ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਚੱਲੇ ਜਾਹ ਇੱਕ ਸਾਰ ਅਗਾਰੀ ਆਏ ਗਇਓ ਕਾਨਨ ਤਬ ਭਾਰੀ ਫੂਲ ਫਲਨ ਸੋ ਪੂਰਨ ਰੂਰਾ ਕੀਤੀ ਦੂਰ ਲਾਉ ਦੀਸਤ ਪੂਰਾ ਚੱਲੇ ਜਾਹ ਇੱਕ ਸਾਰ ਅਗਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਚਵਰ ਛਤਰ ਤਖਤ ਦੇ ਮਾਲਕ ਪ੍ਰਤਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤਾਈ ਜੀ ਮਾਨ ਸਜ ਰਿਹਾ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਅਕਾਲ ਕੋ ਬਾਣੀ ਕਸਮ ਕੀ ਬਾਣੀ ਦਾ ਹੀ ਪਾਠ ਜਾਪ ਅਤੇ ਸੱਚ ਕੀ ਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਆ ਮਾਈ ਭਾਈ ਸਰਵਣ ਕਰ ਰਹੇ ਸੀ ਅਤੇ ਮਹਾਨ ਇਲਾਹ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਵੀ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਸੁਣ ਰਹੇ ਹਾਂ। ਕੀਰਤਨ ਤੋਂ ਬਾਅਦ ਅੱਜ ਵੀ ਆਪਾਂ ਇਹ ਇਤਿਹਾਸ ਪੜ੍ਹ ਕੇ ਲਾਹ ਹਾਸਲ ਕਰਨਾ ਹੈ। ਜਿਵੇਂ ਗੁਰੂ ਮਹਾਰਾਜ ਜੀ ਸਮੁੰਦਰ ਵਿੱਚ ਜਿਹੜੇ 18 ਟਾਪੂ ਹੈ ਉਹ ਖੁਸ਼ਕਾਵਾਂ ਜਗਾਵਾਂ ਹਨ, ਬੰਦਰਗਾਹਾਂ ਹਨ। ਉਹਨਾਂ ਵਿੱਚੋਂ ਕੁਝ ਬੰਦਰਗਾਹ ਕੁਝ ਟਾਪੂਆਂ ਵਿੱਚ ਆਪ ਵੀ ਵਿਚਰੇ। ਉਹ ਪ੍ਰਸੰਗ ਚੱਲਿਆ ਹੋਇਆ ਜਿਵੇਂ ਅਸਾਮ ਵੱਲੀ ਆਪ ਜੀ ਵਿਚਰ ਰਹੇ ਨੇ। ਸਭ ਤੋਂ ਪਹਿਲਾਂ ਸੁਧਰ ਸੈਨ ਰਾਜੇ ਦੇ ਕੋਲ ਗਏ ਮਣੀਪੁਰ ਰਿਆਸਤ ਵਿੱਚ, ਉਹਨੂੰ ਭਾਵ ਭਗਤੀ ਦਿਰੜਾ ਕੇ ਸਾਰਿਆਂ ਰਾਜਿਆਂ ਦਾ ਮੁਖੀ ਰਾਜਾ ਬਣਾ ਕੇ ਬਖਸ਼ਿਸ਼ ਕਰਕੇ ਅੱਗੇ ਚਲੇ ਗਏ। ਅਗਲਾ ਜਿਹੜਾ ਟਾਪੂ ਦਾ ਰਾਜਾ ਮਦਰ ਵੈਨ ਹੈ, ਉਹਨੂੰ ਮਹਾਰਾਜ ਨੇ ਨਾਮ ਬਾਣੀ ਦੇ ਲੜ ਲਾਇਆ। ਇੱਥੇ ਸੰਗਤ ਪੰਗਤ ਕਾਇਮ ਕੀਤੀ। ਇੱਥੋਂ ਅੱਗੇ ਜਿਹੜਾ ਕੋਈ ਰਾਕਸ਼ਾਂ ਦਾ ਰਾਜਾ ਦੇਵਲਿਊਤ ਹੈ, ਜਿਸ ਨੂੰ ਰਾਕਸ਼ ਵਿਰਤੀ ਹੈ, ਸ਼ਿਕਾਰ ਬਾਸ ਖਾਣ ਦੀ ਆਦਤ ਹੈ, ਗੁਰੂ ਮਹਾਰਾਜ ਨੂੰ ਬੈਠਿਆਂ ਦੇਖ ਕੇ ਇਸਨੇ ਫਿਰ ਤਿੰਨ ਰਾਕਸ਼ ਭੇਜੇ। ਨੇੜੇ ਆ ਕੇ ਅੰਨੇ ਜੇ ਹੋ ਗਏ, ਫਿਰ ਹੋਰ ਤਿੰਨ ਭੇਜੇ, ਉਹ ਵੀ ਅੰਨੇ ਹੋ ਗਿਆ, ਸੱਤ ਵਾਰੀ ਭੇਜਿਆ। ਅਖੀਰੀ ਵਜ਼ੀਰ ਨੂੰ ਕਹਿਣ ਲੱਗਿਆ ਵੀ ਇਹ ਕੀ ਚਾਲੀ ਗੱਲ ਹੈ, ਜਿਹੜਾ ਜਾਂਦਾ ਉਹਨਾਂ ਦੇ ਨੇੜੇ ਹੋ ਕੇ ਅੰਨਾ ਹੋ ਜਾਂਦਾ ਹੈ। ਕਹਿਣ ਲੱਗਿਆ ਤਾਕਤਾਂ ਵਾਲੇ ਕੋਈ ਹੈ। ਇਹ ਕਹਿਣ ਲੱਗਿਆ ਵੀ ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਉਹਨਾਂ ਦੇ ਦਰਸ਼ਨ ਕਰਿਆ ਵਾਂ। ਅੱਗੇ ਮਿਲ ਗਈ, ਫਿਰ ਜਿਹੜਾ ਵਜ਼ੀਰ ਹੈ ਸ਼ਬਦ ਮੰਨ ਕਰਕੇ ਅਰਦਾਸ ਕਰਕੇ ਸਤਿਗੁਰੂ ਕੋਲ ਆ ਪਹੁੰਚਿਆ, ਮੱਥਾ ਟੇਕਿਆ ਹੈ। ਉਸ ਤੋਂ ਬਾਅਦ ਫਿਰ ਆਪਣੇ ਰਾਜੇ ਦੇਵਲੋਤ ਨੂੰ ਵੀ ਕਿਹਾ ਵੀ ਇਹ ਤਾਂ ਕਰਤਾਰ ਹੀ, ਪਰਮੇਸ਼ਰ ਹੀ ਸਾਡੇ ਇੱਥੇ ਨੇੜੇ ਆ ਬੈਠਾ ਹੈ, ਤੂੰ ਇਹਨਾਂ ਦੀ ਸ਼ਰਨ ਫੜ ਲਾ। ਪਰ ਕਹਿਣ ਲੱਗਿਆ ਇਹ ਤਾਂ ਸਾਡਾ ਖਾਈ ਹੈ, ਅਸੀਂ ਮਾਸ ਦਾ ਭੋਜਨ ਖਾਂਦੇ, ਮੈਂ ਨਹੀਂ ਸ਼ਰਨ ਫੜਾਂਗਾ, ਮੈਂ ਤਾਂ ਇਹਨਾਂ ਨੂੰ ਪਕੜ ਕੇ ਖਤਮ ਕਰਾਂਗਾ। ਕਿਉਂ ਵਜ਼ੀਰ ਨੂੰ ਕਹਿ ਕੇ ਫੌਜਾਂ ਲੈ ਕੇ ਫਿਰ ਆਇਆ ਸਤਿਗੁਰੂ ਵੱਲ ਨੂੰ, ਅਤੇ ਉਸੇ ਤਰ੍ਹਾਂ ਹੀ ਕਲਾ ਮਹਾਰਾਜ ਦੀ ਵਰਤਗੀ ਦੇਵਲੂਤ ਰਾਜੇ ਸਮੇਤ ਹੀ ਸਾਰੇ ਅੰਨੇ ਜੇ ਹੋ ਗਏ, ਡਿਕਟੋਲੇ ਜੇ, ਖਾਣ ਭੁੱਲੇ ਜੇ ਫਿਰਨ। ਵਜ਼ੀਰ ਨੂੰ ਸਭ ਕੁਛ ਦਿਸ ਰਿਹਾ, ਇਸਨੇ ਕਿਹਾ ਵੀ ਕੀ ਹਾਲਤ ਹੈ ਰਾਜਾ? ਲਵੇ ਗੱਲ ਤਾਂ ਤੇਰੇ ਵਾਲੀ ਹੀ ਹੈ, ਮੈਨੂੰ ਤਾਂ ਕੋਈ ਦੀਂਦਾ ਨਹੀਂ ਹੈ, ਇਹ ਕਲਾ ਵਾਲਾ ਹੀ ਹੈ। ਕਹਿੰਦੇ ਹੁਣ ਵੀ ਮਹਾਰਾਜ ਦੀ ਚਰਨ ਛਰਨ ਪੈ ਜਾ, ਜੋ ਕਹਿੰਦੇ ਮਨ ਕੱਲ ਮੰਨ ਲੈ, ਭਲਾ ਹੋ ਜਾਊਗਾ। ਫਿਰ ਵਜ਼ੀਰ ਨੇ ਜਾ ਕੇ ਮਹਾਰਾਜ ਦੇ ਕੋਲ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਇਹਨਾਂ ਨੂੰ ਵੀ ਸਮਰਥ ਬਖਸ਼ੋ, ਆਪਣਾ ਉਪਦੇਸ਼ ਦੇ ਕੇ ਨਿਹਾਲ ਕਰੋ, ਜਿਵੇਂ ਮੇਰੇ 'ਤੇ ਕਿਰਪਾ ਬਖਸ਼ਿਸ਼ ਕੀਤੀ ਹੈ, ਇਹਦੇ 'ਤੇ ਵੀ ਇਸ ਤਰ੍ਹਾਂ ਕਰ ਦਿਓ। ਜਦੋਂ ਇਹਨੇ ਆਪਣੀ ਦੀਨਤਾ ਜੀ ਦਿਖਾਈ ਹੈ, ਫਿਰ ਸਤਿਗੁਰੂ ਨੇ ਆਵਾਜ਼ ਜੀ ਦਿੱਤੀ ਹੈ ਵੀ ਹੈ ਰਾਜਨ, ਅਸੀਂ ਤਾਂ ਨੇੜੇ ਤੇਰੇ ਕੋਲ ਬੈਠੇ, ਅੱਖਾਂ ਖੋਲ੍ਹ ਕੇ ਦੇਖ ਅਤੇ ਦੂਰ ਥੋੜ੍ਹੋ ਹੈ। ਉਹਦੇ ਅੱਖਾਂ 'ਚ ਨਿਗਾਹ ਆ ਗਈ ਹੈ, ਛੱਟਾ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਫਿਰ ਕਹਿਣ ਲੱਗਿਆ ਮਹਾਰਾ ਉਪਦੇਸ਼ ਦੇ। ਮਹਾਰਾਜ ਕਹਿੰਦੇ ਜੀਵ ਹੱਤਿਆ ਨਹੀਂ ਕਰਨੀ, ਮਾਸ ਨਹੀਂ ਖਾਣਾ ਹੈ, ਇਸ ਤਰ੍ਹਾਂ ਜੀਵਾਂ ਦੀ ਰੱਖਿਆ ਕਰਨੀ ਹੈ, ਦਇਆ ਕਰਨੀ ਹੈ, ਧਰਮ ਦੀ ਜਮਾ ਕਾਇਮ ਕਰਕੇ ਇੱਥੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਲੰਗਰ ਚਲਾਓ, ਆਏ ਗਏ ਨੂੰ ਭੋਜਨ ਦਿਓ। ਸੋ ਇਸ ਤਰ੍ਹਾਂ ਮਹਾਰਾਜ ਨੇ ਇੱਥੇ ਇਹਨਾਂ ਦੇ ਰਾਜਧਾਨੀ ਵੀ ਜਾ ਕੇ ਵੀ ਉਪਦੇਸ਼ ਦਿੱਤਾ, ਸਾਰਿਆਂ ਨੂੰ ਸਿੱਖੀ ਬਖਸ਼ੀ, ਨਿਹਾਲ ਕੀਤੇ। ਫਿਰ ਨਾਲ ਇਹ ਕਿਹਾ ਵੀ ਜਿਹੜਾ ਸੁਧਰ ਸੈਨ ਰਾਜਾ ਹੈ, ਉਹਦੇ ਤੋਂ ਹੀਣ ਵਿੱਚ ਰਹਿਣਾ ਹੈ, ਉਹਦੇ ਹੇਠਾਂ ਰਹਿਣਾ, ਤਾਬਿਆਂ ਵਿੱਚ ਰਹਿਣਾ ਹੈ। ਕਹਿਣ ਲੱਗਿਆ ਮਹਾਰਾਜ ਹੁਣ ਤਾਂ ਮੈਂ ਆਪ ਜੀ ਦੇ ਚਰਨਾਂ ਦੀ ਧੂੜ ਹਾਂ, ਹੁਣ ਤਾਂ ਮੈਂ ਆਪ ਤੋਂ ਬਗੈਰ ਇੱਕ ਡੁੱਕਾ ਤੀਲਾ ਨਹੀਂ ਤੋੜ ਸਕਦਾ, ਮਾਰਨਾ ਤਾਂ ਕਿਸੇ ਨੂੰ ਕੀ ਕਿਧਰੇ ਵੱਖਰੇ ਰਹਿ ਗਿਆ ਹੈ, ਜਿਵੇਂ ਆਪ ਕਹੋਗੇ ਉਸੇ ਤਰ੍ਹਾਂ ਕਰਾਂਗਾ। ਇਸ ਤਰ੍ਹਾਂ ਜਿਹੜਾ ਇਹ ਦੇਵਲੂਤ ਰਾਕਸ਼ਾਂ ਦਾ ਰਾਜਾ ਹੈ, ਇਹਨੂੰ ਸੁਧਾਰ ਕੇ ਗੁਰੂ ਮਹਾਰਾਜ ਅੱਗੇ ਚੱਲੇ, ਉਹ ਪ੍ਰਸੰਗ ਹੁਣ ਪ੍ਰਾਰੰਭ ਹੋ ਰਿਹਾ ਹੈ। ਉਹ ਜਿਸ ਤਰ੍ਹਾਂ ਵੀ ਆਪ ਜੀ ਨੇ ਇਉਂ ਵਿਚਰਦਿਆਂ ਹੋਇਆਂ, ਆ ਜਿਹੜੇ ਬਨੂ ਮਾਨਸ ਹੈ, ਆ ਜੰਗਲਾਂ ਵਿੱਚ ਰਹਿਣ ਵਾਲੇ ਜੰਗਲੀ ਲੋਕ ਹੈ, ਪਸ਼ੂ ਬਿਰਤੀ ਵਾਲੇ, ਉਹਨਾਂ ਵਿੱਚੋਂ ਵੀ ਇੱਕ 'ਤੇ ਕਿਰਪਾ ਕਰ ਦਿੱਤੀ, ਉਹ ਅੱਗੇ ਆਪੇ ਕਰੀ ਜਾਏਗਾ, ਸਮਝਾਈ ਜਾਏਗਾ। ਇੱਕ ਨੂੰ ਮੁਖੀ ਨੂੰ ਮਹਾਰਾਜ ਫੜ ਲੈਂਦੇ ਸੀ, ਉਹਨੂੰ ਸਮੱਤ ਦੇ ਦਿੰਦੇ, ਫਿਰ ਬਾਕੀ ਆਪੇ ਕਰੀ ਕਰਾਈ ਜਾਂਦਾ ਸੀ। ਜਿਵੇਂ ਜੰਗਲ ਵਿੱਚ ਜੰਗਲੀ ਲੋਕ ਰਹਿਣ, ਜਿਨ੍ਹਾਂ ਨੂੰ ਬਨੋ ਮਾਨਸ ਕਹਿੰਦੇ, ਜੰਗਲ ਵਿੱਚ ਰਹਿਣ ਵਾਲੇ ਮਨੁੱਖ, ਉਹ ਜਿਵੇਂ ਇਹਨਾਂ 'ਤੇ ਕਿਰਪਾ ਕੀਤੀ, ਉਹ ਪ੍ਰਸੰਗ ਆ ਰਿਹਾ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਚੱਲੇ ਜਾਹ ਇੱਕ ਸਾਰ ਅਗਾਰੀ, ਕਿਤੇ ਜੰਗਲ ਆ ਜਾਂਦਾ ਤਕੜਾ, ਕਿਤੇ ਇਸੇ ਤਰ੍ਹਾਂ ਸਮੁੰਦਰ ਪਾਣੀ ਆ ਜਾਂਦਾ, ਕਿਤੇ ਖੁਸ਼ਕ ਜਗ੍ਹਾ ਆ ਜਾਂਦਾ। ਭਾਵੇਂ ਸਮੁੰਦਰ ਦਾ ਪਾਣੀ ਹੋਵੇ, ਭਾਵੇਂ ਖੁਸ਼ਕ ਜਗ੍ਹਾ ਹੋਵੇ, ਸਤਿਗੁਰੂ ਇੱਕ ਸਾਰ ਲਗਾਤਾਰ ਜਿਵੇਂ ਖੁਸ਼ਕ ਜਗ੍ਹਾ ਤੇ ਚੱਲਦੇ, ਉਸੇ ਤਰ੍ਹਾਂ ਪਾਣੀ ਉੱਪਰ ਚਲੇ ਜਾਂਦੇ ਹਨ। ਆਏ ਗਯੋ ਕਾਨਨ ਤਬ ਭਾਰੀ, ਫਿਰ ਕਹਿੰਦੇ ਇਸ ਤਰ੍ਹਾਂ ਨਾ ਕੋਈ ਜੰਗਲ ਆਪਣਾ ਖੁਸ਼ਕ ਧਰਤੀ ਹੈ, ਪੱਧਰੀ ਧਰਤੀ ਹੈ, ਨਾ ਸਮੁੰਦਰ ਵਾਲਾ ਪਾਣੀ ਹੈ। ਅੱਗੇ ਕਹਿੰਦੇ ਬੜਾ ਤਕੜਾ ਸੰਘਣਾ ਜੰਗਲ ਜਿਹਾ ਆ ਗਿਆ ਹੈ। ਫੂਲ ਫਲਨ ਸੋ ਪੂਰਨ ਰੂਰਾ, ਜਿਹੜਾ ਜੰਗਲ ਹੈ ਕਹਿੰਦੇ ਫਲਾਂ ਫੁੱਲਾਂ ਨਾਲ ਐਨ ਸੋਹਣਾ ਭਰਿਆ ਪਿਆ ਹੈ। ਕਿਤੀ ਦੂਰ ਲਾਉਦੀ ਸਤਪੂਰਾ, ਥੋੜੀ ਦੂਰ ਤੱਕ ਨਹੀਂ ਹੈ, ਬਹੁਤ ਦੂਰ ਤੱਕ ਜਿਹੜਾ ਜੰਗਲ ਹੈ, ਜਿਹਦੇ ਵਿੱਚ ਚੰਗੇ ਫਲਦਾਰ ਵੀ ਦਰਖਤ ਹੈ, ਚੰਗੇ ਫੁੱਲ ਵੀ ਹਨ, ਉਹ ਦਿਸ ਰਿਹਾ ਹੈ। ਤਾਂ ਕਿ ਪਹੁੰਚੇ ਜਾਏ ਮਜਾਰਾ, ਐਸਾ ਜਿਹੜਾ ਸੰਘਣਾ ਜੰਗਲ ਹੈ ਜਿਹਦੇ ਵਿੱਚ ਚੰਗੇ ਫਲਦਾਰ ਵੀ ਦਰਖਤ ਹਨ, ਉਹਦੇ ਗੁਰੂ ਮਹਾਰਾਜ ਵਿਚਕਾਰ ਜਾ ਪਹੁੰਚੇ ਹਨ। ਦੇਖੀ ਬਨ ਮਾਨਸ ਕੀ ਡਾਰਾ, ਤੇ ਕਹਿੰਦੇ ਜਿਹੜੇ ਬਨੂ ਮਾਨਸ ਹੈ, ਜੰਗਲੀ ਜੀਵ ਹਨ, ਜੰਗਲੀ ਮਨੁੱਖ ਹੈ, ਅਤੇ ਉਹ ਜਿਵੇਂ ਬਾਂਦਰ ਜੇ ਦੌੜ ਲਾਉਂਦੇ ਹੁੰਦੇ, ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਡਾਰ ਜੀ ਦੇਖੀ ਹੈ। ਬਾਲ ਵਿਸਾਲ ਦਿਗੰਬਰ ਅੰਗਾ, ਇਹਨਾਂ ਦੇ ਵੱਡੇ ਵੱਡੇ ਸਿਰ ਤੇ ਰੋਮ ਜੀ ਜੱਤ ਜੀ ਹੈ, ਅਤੇ ਇਸੇ ਤਰ੍ਹਾਂ ਬਾਲ ਵਿਸਾਲ ਦਿਗੰਬਰ ਅੰਗਾ, ਇਹਨਾਂ ਦੇ ਸਰੀਰ ਦੇ ਜਿਹੜੇ ਅੰਗ ਹੈ ਨੰਗੇ ਹਨ, ਭਾਵ ਕੋਈ ਪੁਸ਼ਾਕ ਵਿਸ਼ਹਿਰਾ ਨਹੀਂ ਪਹਿਨੀ ਹਨ, ਬੇਪੜਦਹੀ ਹਨ। ਰੂਪ ਭਿਆਨਕ ਮੇਚਕ ਰੰਗਾ, ਭਿਆਨਕ ਜਿਹਾ ਰੂਪ ਹੈ, ਸਾਰਿਆਂ ਦੇ ਜਿਹੜੇ ਰੰਗ ਹੈ ਬਿਲਕੁਲ ਕਾਲੇ ਸ਼ਾਹ ਹਨ। ਪਸ਼ੂ ਸਮਾਨ ਕਿਰਿਆ ਜਿਨ ਕੇਰੀ, ਜਿਨ੍ਹਾਂ ਬਨੋ ਮਾਨਸਾਂ ਦੀ ਉਹ ਜਾਂਗਲੀ ਲੋਕਾਂ ਦੀ ਜਿਹੜੀ ਬਿਰਤੀ ਹੈ, ਕਿਰਿਆ ਹੈ, ਪਸ਼ੂਆਂ ਦੇ ਵਰਗੀ ਹੈ, ਜਿਵੇਂ ਪਸ਼ੂਆਂ ਡੰਗਰਾਂ ਪਸ਼ੂਆਂ ਨੂੰ ਕੁਝ ਨਹੀਂ ਪਤਾ ਹੁੰਦਾ ਹੈ, ਇਸ ਤਰ੍ਹਾਂ ਕੋਈ ਸੂਝ ਬੂਝ ਨਹੀਂ ਹੈ ਜਿੰਨਾ ਲੋਕਾਂ ਨੂੰ। ਮਰਦਾਨੇ ਜਬ ਡਾਰ ਸੁਹੇਰੀ, ਬਨੋ ਮਾਨਸਾਂ ਦੀ ਜਿਹੜੀ ਡਾਰ ਜੀ ਹੈ ਮਰਦਾਨੇ ਨੇ ਦੇਖੀ ਹੈ। ਭੈਕਾਰ ਪ੍ਰਭ ਸੋ ਗਿਰਾ ਅਲਾਈ, ਉਹਨਾਂ ਤੋਂ ਡਰ ਪੈ ਜਾ ਕਰਕੇ ਗੁਰੂ ਮਹਾਰਾਜ ਦੇ ਸਾਥਿਓ ਬਚਨ ਬਾਣੀ ਕਿਹਾ ਮਰਦਾਨਾ ਜੀ ਨੇ, ਬਨ ਮੈਂ ਕਿਆ ਇਹ ਵੱਡੀ ਬਲਾਈ, ਨਾਨਕ ਸਾਹਿਬ ਜੰਗਲ ਵਿੱਚ ਕਿਹਾ ਵੱਡੀ ਸਾਰੀ ਬਲਾ ਜੀ ਫਿਰ ਰਹੀ ਹੈ, ਇਨ ਤੇ ਮੋਕੋ ਲਗ ਹੈ ਆਤੰਕਾ, ਸਤਿਗੁਰੂ ਇਹ ਜਿਹੜੇ ਆ ਫਿਰ ਰਹੇ ਹੈ ਨਾ, ਇਹਨਾਂ ਤੋਂ ਮੈਨੂੰ ਤਾਂ ਬੜਾ ਡਰ ਜਿਹਾ ਲੱਗਦਾ ਹੈ। ਸੁਣ ਬੋਲੇ ਸ੍ਰੀ ਬਦਨ ਮਯੰਕਾ, ਮਹਾਰਾਜ ਸੁਣ ਕੇ ਜੋ ਚੰਦਰਮਾ ਵਰਗੇ ਮੁਖ ਵਾਲੇ ਹੈ ਉਹ ਬੋਲੇ ਇਸ ਤਰ੍ਹਾਂ, ਬਨ ਮਾਨਸ ਇਨ ਕੋ ਪਹਿਚਾਨੋ, ਮਰਦਾਨੇ ਕੋਈ ਬਲਾ ਨਹੀਂ, ਇਹ ਜੰਗਲ ਦੇ ਮਨੁੱਖ ਹਨ, ਇਹ ਜਾਂਗਲੀ ਲੋਕ ਹਨ, ਕਿਉਂ ਹਿਰਦੇ ਡਰ ਤੁਝ ਨੈ ਮਾਨੋ, ਇਹਨਾਂ ਨੂੰ ਦੇਖ ਕੇ ਹਿਰਦੇ ਵਿੱਚ ਕਿਉਂ ਡਰ ਜਾ ਮੰਨਿਆ ਹੈ, ਹਮ ਹੈ ਬਿਲੋਕਾ ਤਿੰਨ ਨੈ ਜਬ ਹੀ, ਮਰਦਾਨੇ ਜਦੋਂ ਇਹ ਬਨੂ ਮਾਨਸਾਂ ਨੇ ਜਾਂਗਲੀ ਲੋਕਾਂ ਨੇ ਸਾਨੂੰ ਵੇਖਿਆ ਹੈ, ਭਾਗ ਚੱਲੇ ਡਰ ਕੈ ਉਰ ਸਭ ਹੀ, ਤੂੰ ਇਹਨਾਂ ਨੂੰ ਦੇਖ ਦੇਖ ਕੇ ਡਰਨਾ, ਇਹ ਤਾਂ ਸਾਥੋਂ ਡਰਦੇ ਕਹਿੰਦੇ ਭਾਜ ਚੱਲੇ ਦੌੜ ਚੱਲੇ ਰਹੇ ਉਹ ਏਕ ਠਾਂਡਾ ਤੇ ਹਿਥਾਈ। ਜਦੋਂ ਮਹਾਰਾਜ ਕਹਿ ਰਹੇ ਸੀ ਨਾ, ਮਰਦਾਨੇ ਨੂੰ ਦੱਸ ਰਹੇ ਸੀ, ਇਹ ਕਹਿੰਦੇ ਜਿਹੜਾ ਬਨੂ ਮਾਨਸ ਹੈ ਉਹ ਜੰਗਲੀ ਜਿਹਾ ਪਸ਼ੂ ਹੈ, ਖੜੋਤਾ ਰਿਹਾ ਪਸ਼ੂ ਬੁੱਧੀ ਵਾਲਾ, ਔਰ ਗਏ ਸਭ ਦੂਰ ਪਲਾਈ, ਔਰ ਸਾਰੇ ਛਾੜਾਂ ਲਾਉਂਦੇ ਦਰੰਗੇ ਲਾਉਂਦੇ ਦੂਰ ਕਿਤੇ ਭੱਜ ਗਏ ਹਨ, ਮੈਂ ਬੂਝਿਓ ਤਬ ਤੇਹ ਕੇ ਸਾਥਾ, ਭਾਈ ਬਾਲਾ ਜੀ ਕਹਿੰਦੇ ਉਹ ਜਿਹੜਾ ਇੱਕ ਖੜੋਤਾ ਰਿਹਾ ਨਾ ਬਨੂ ਮਾਨਸ, ਮੈਂ ਉਹਦੇ ਸਾਥ ਪੁੱਛਿਆ, ਕੋ ਹੈ ਤੂੰ ਕਹੀਏ ਨਿਜ ਗਾਥਾ, ਇਹ ਤੂੰ ਕੌਣ ਹੈ, ਤੂੰ ਆਪਣੀ ਗਾਥਾ ਆਪਣੀ ਕਹਾਣੀ ਸੁਣਾਈਏ ਮੈਨੂੰ, ਸੁਣ ਤਹ ਉੱਚੇ ਚੀਕ ਪੁਕਾਰੀ। ਬਾਲਾ ਜੀ ਕਹਿੰਦੇ ਹੇ ਸਰੋਤਾ ਜਨੋ, ਮੈਥੋਂ ਸੁਣ ਕੇ ਉਹ ਜਿਹੜਾ ਬਨੂ ਮਾਨਸ ਨੂੰ ਉੱਚੀ ਦੇ ਕੇ ਚੀਕ ਜੀ ਮਾਰੀ। ਲਖੀ ਨਾ ਪਸ਼ੂ ਸਮਾਨ ਉਚਾਰੀ, ਕਹਿੰਦੇ ਉਹ ਜਿਹੜੀ ਚੀਕ ਜੀ ਹੈ ਪਸ਼ੂ ਦੇ ਸਮਾਨ ਉਹਨੇ ਮਾਰੀ ਹੈ। ਮੈਂ ਤਾਂ ਜਾਣਿਆ ਨੇ ਵੀ ਇਹ ਕੀ ਕਹਿੰਦਾ ਕੀ ਦੱਸਦਾ ਮੈਨੂੰ। ਬੂਝੇ ਮੈਂ ਤਬ ਹੀ ਗੁਣ ਐਨਾ, ਉਹ ਸਵੇਰੇ ਜੋ ਗੁਣਾਂ ਦੇ ਘਰ ਸਤਿਗੁਰੂ ਗੁਰੂ ਨਾਨਕ ਸਾਹਿਬ, ਮੈਂ ਉਹਨਾਂ ਤੋਂ ਫਿਰ ਪੁੱਛਿਆ ਕਿਉਂ ਨਾ ਹੈ ਇਹ ਬੋਲਤ ਸ਼ੁਭ ਬੈਨਾ। ਦੇਖਦੇ ਤਾਂ ਸਾਰੇ ਮਨੁੱਖਾਂ ਵਰਗੇ ਹੈ, ਤੇ ਮਨੁੱਖ ਵਾਂਗੂ ਚੰਗੇ ਬਚਨ ਕਿਉਂ ਨਹੀਂ ਬੋਲਦੇ। ਮਾਨੁਖ ਸੇ ਇਨਕੇ ਸਰਬੰਗਾ, ਕਿਉਂਕਿ ਸਾਰੇ ਸਰੀਰ ਦੇ ਜਿਹੜੇ ਅੰਗ ਪ੍ਰਤੰਗ ਉਹ ਮਨੁੱਖਾਂ ਵਰਗੇ ਨਾ ਦੇ। ਹਮਕੋ ਪਿਖ ਭਾਗੇ ਡਰ ਸੰਗਾ, ਫਿਰ ਵੀ ਸਾਨੂੰ ਵੇਖ ਕੇ ਕਹਿੰਦੇ ਡਰਦੇ ਨਾਲੇ ਭੱਜ ਗਏ ਹਨ। ਸ੍ਰੀ ਗੁਰੂ ਕਹੇ ਬੈਨ ਇਨ ਐਸੇ, ਗੁਰੂ ਮਹਾਰਾਜ ਕਹਿੰਦੇ ਭਾਈ ਬਾਲਾ ਇਹ ਜਿਹੜੇ ਬਨੂ ਮਾਨਸ ਹੈ ਜੰਗਲੀ ਲੋਕ, ਉਹਨਾਂ ਦੇ ਬਚਨ ਇਹੋ ਜਿਹੇ ਹੈ ਚੀਕ ਜੀਏ ਮਾਰਦੇ ਹਨ। ਨਹੀਂ ਭਨਤ ਮਾਨੁਖ ਬਚ ਜੈਸੇ, ਭਾਈ ਬਾਲਾ ਜਿਵੇਂ ਅਸੀਂ ਮਨੁੱਖ ਬੋਲਦੇ ਚੱਲਦੇ ਹਾਂ ਨਾ, ਇਸ ਤਰ੍ਹਾਂ ਦੀ ਇਹ ਗੱਲਬਾਤ ਨਹੀਂ ਕਰਦੇ, ਸਾਡੇ ਵਾਂਗ ਚੀਕੇ ਜੀਏ ਮਾਰਦੇ ਹੁੰਦੇ। ਪਸ਼ੂ ਸਮਾਨ ਹੈ ਅਨਜਾਨੇ, ਇਹ ਜਾਂਗੜੀ ਲੋਕ ਹੈ ਕਹਿੰਦੇ ਜਿਵੇਂ ਪਸ਼ੂ ਬੇਸਮਝ ਹੁੰਦੇ, ਉਸ ਤਰ੍ਹਾਂ ਪਸ਼ੂਆਂ ਦੇ ਸਮਾਨ ਬੇਸਮਝ ਜਿਹੀ ਹੈ। ਤਿੰਨ ਤੇ ਕੁਛ ਕੁ ਹੋਣ ਸਰਸਾਨੇ, ਹਾਂ ਕਹਿੰਦੇ ਜਿਵੇਂ ਕੋਈ ਪਸ਼ੂ ਉਹਨਾਂ ਦੇ ਨਾਲ ਥੋੜੇ ਜਿਹੇ ਕੋਈ ਵੱਧ ਸਿਆਣੇ ਹੋਣ, ਇਸ ਤਰ੍ਹਾਂ ਕਹਿੰਦੇ ਪਸ਼ੂਆਂ ਨਾਲੋਂ ਹੈ ਸਿਆਣੇ, ਹੈ ਪਸ਼ੂਆਂ ਮਰ ਗਈ ਇਹ ਰਹਿਓ ਇੱਕ ਠਾਂਡਾ ਤਹ ਜੋ। ਇਸ ਤਰ੍ਹਾਂ ਜਦੋਂ ਭਾਈ ਬਾਲਾ ਜੀ ਨੂੰ ਸਤਿਗੁਰੂ ਜੀ ਉਹ ਦੱਸ ਰਹੇ ਸੀ, ਇੱਕ ਜਿਹੜਾ ਉਹ ਬਨੂ ਮਾਨਸ ਜੈ ਉਹ ਖੜੋਤਾ ਰਿਹਾ ਚੀਕ ਜੀ ਮਾਰ ਕੇ, ਬਨ ਮੈਂ ਲੈਣ ਗਏ ਫਲ ਸੋ, ਕਹਿੰਦੇ ਉਹ ਜੰਗਲ ਵਾਂਗੂ ਚੰਗੇ ਚੰਗੇ ਫਲ ਜੇ ਲੈਣ ਚਲਿਆ ਗਿਆ। ਮਧੁਰ ਰਸਾਲ ਦੇਖ ਕਰ ਆਨੇ, ਬਹੁਤ ਮਿੱਠੇ ਬਹੁਤ ਰਸਦਾਈ ਦੇਖ ਕੇ ਉਹਨੇ ਕਹਿੰਦੇ ਫਲ ਜੇ ਲਿਆਂਦੇ ਹਨ। ਹਮ ਤੇ ਦੂਰ ਧਰੇ ਡਰ ਮਾਨੇ, ਬਾਲਾ ਜੀ ਕਹਿੰਦੇ ਸਾਥੋਂ ਡਰ ਜਾ ਮੰਨ ਕੇ ਨਾ, ਤੇ ਦਿਖਾ ਕੇ ਦੂਰ ਜੇ ਉਹਨੇ ਫਲ ਰੱਖ ਦਿੱਤੇ, ਜਾਨੀ ਸਮਝਾਇਆ ਵੀ ਆ ਲੈ ਲੋ ਸੀ ਮੈਂ ਤੁਹਾਡੇ ਲਈ ਲਿਆਇਆ। ਬਹਰੋ ਸੋ ਪੀ ਗਯੋ ਪਲਾਈ, ਬਾਲਾ ਜੀ ਕਹਿੰਦੇ ਉਹ ਦੂਰ ਫਲ ਜੇ ਰਹਿ ਕੇ ਫਿਰ ਉਹ ਵੀ ਕਹਿੰਦੇ ਭੱਜ ਗਿਆ ਭਗੌੜਾ ਹੋ ਗਿਆ। ਮਿਲਿਓ ਸੰਗ ਆਪਣੇ ਮਹਿ ਜਾਈ, ਆਪਣੇ ਜਿਹੜੇ ਸੰਗੀ ਸਾਥੀ ਸੀ ਬਾਕੀ ਬਨੂ ਮਾਨ ਸੀ ਉਹਨਾਂ ਜਾ ਮਿਲਿਆ ਰਲਿਆ। ਪ੍ਰਭ ਜੀ ਲੈ ਕਰ ਫਲ ਨਿਜ ਪਾਨੇ, ਭਾਈ ਬਾਲਾ ਜੀ ਕਹਿੰਦੇ ਉਹ ਜਿਹੜੇ ਉਹ ਬਨੂ ਮਾਨਸ ਨੇ ਫਲ ਜੇ ਰੱਖੇ ਸੀ ਸਤਿਗੁਰਾਂ ਨੇ ਆਪਣੇ ਹੱਥਾਂ ਵਿੱਚ ਲਏ, ਕਹਿਣ ਲੱਗੇ ਖਾਵੋ ਮਰਦਾਨੇ, ਫਲ ਜੇ ਲੈ ਕੇ ਕਹਿਣ ਲੱਗੇ ਲੈ ਵੀ ਮਰਦਾਨੇ ਤੂੰ ਇਹ ਫਲ ਛਕ ਲਾ ਖੋਲੇ ਗੱਫੇ ਲਾ ਲਾ। ਮਨ ਬਚਨ ਲੀਨੇ ਕਰ ਮਾਹੀ, ਇਸ ਤਰ੍ਹਾਂ ਕਹਿੰਦੇ ਮਹਾਰਾਜ ਦੇ ਬਚਨਾਂ ਨੂੰ ਮੰਨ ਕੇ ਮਰਦਾਨੇ ਨੇ ਉਹ ਫਲ ਜੇ ਆਪਣੇ ਹੱਥਾਂ ਵਿੱਚ ਲੈ ਲਏ। ਖਾਣ ਲੱਗਿਓ ਹੈ ਮਧੁਰ ਸਰਾਹੀ, ਜਦੋਂ ਛਕਣ ਲੱਗਿਆ ਤੇ ਬਹੁਤ ਮਿੱਠੇ ਹੈ, ਫਿਰ ਤਾਂ ਸਲੋਤਾ ਕਰਦਾ ਮਰਦਾਨਾ ਫਲਾਂ ਦੀ, ਖਾਏ ਬਹੁਤ ਜਬ ਹੀ ਤ੍ਰਿਪਤਾਨਾ, ਬਹੁਤੇ ਫਲ ਜੇ ਖਾ ਕੇ ਤਨੀ ਪੂਰਤਨਾ ਰੱਜ ਗਿਆ ਹੈ। ਪੁਨ ਅਗਰਜ ਕੀਨੋ ਪ੍ਰਸਥਾਨ, ਇਸ ਤਰ੍ਹਾਂ ਕਹਿੰਦੇ ਉਹ ਮਰਦਾਨੇ ਨੂੰ ਰਜਾ ਕੇ ਤੇ ਉਹ ਜਿਹੜਾ ਹੈ ਉਸਨੂੰ ਮਹਾਰਾਜ ਨੇ ਮਿਹਰ ਨਿਗਾਹ ਕਰਕੇ ਅੱਗੇ ਚੱਲ ਪਏ ਹਨ। ਕਹੂੰ ਸਿੰਧ ਆਵੇ ਮਗ ਮਾਹੀ, ਇਹ ਤਾਂ ਰਸਤੇ ਜਾਂਦਿਆਂ ਹੋਇਆ ਸਮੁੰਦਰ ਆ ਜਾਂਦਾ ਹੈ। ਕਹੂੰ ਟਾਪੂ ਧਰਨੀ ਪਰ ਜਾਹੀ, ਸਮੁੰਦਰ ਵਿੱਚ ਟਾਪੂ ਆ ਜਾਂਦਾ ਹੈ, ਉਹ ਖੁਸ਼ਕ ਧਰਤੀ ਆ ਜਾਂਦੀ, ਉਹਦੇ ਪਰ ਚਲੇ ਜਾਂਦੇ ਸਤਿਗੁਰੂ। ਕਿਤਕ ਦਿਵਸ ਜਬ ਕੀਨ ਭਿਆਨਾ, ਜਦੋਂ ਕੁਝ ਕੁ ਦਿਨ ਸਤਿਗੁਰੂ ਨੇ ਅੱਗੇ ਤੋਂ ਅੱਗੇ ਚੱਲਣਾ ਕੀਤਾ। ਸ਼ੁਦਾ ਸੰਗ ਬਿਹਬਲ ਮਰਦਾਨਾ, ਜਿਹੜਾ ਮਰਦਾਨਾ ਵਿਚਾਰਾ ਭੁੱਖ ਨਾਲ ਬਹੁਤਾ ਵਿਆਕਰ ਜਿਹਾ ਹੋ ਗਿਆ। ਤਬ ਕਾਨਨ ਆਵਾ ਇੱਕ ਭਾਰੀ, ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਇੱਕ ਭਾਰੀ ਫਿਰ ਜੰਗਲ ਆ ਗਿਆ। ਸਫਲ ਬਿਟਪ ਹੈ ਜਾਸ ਮਜ ਜਾਰੀ ਜਿਹਦੇ ਵਿੱਚ ਵੀ ਚੰਗੇ ਫਲਦਾਰ ਕਹਿੰਦੇ ਬ੍ਰਦ ਦਰਖਤ ਹੈਗੇ ਪੁਸ਼ਪਨ ਪੱਤਰਾਂ ਸੋ ਬਹੁਤ ਸੁੰਦਰ ਜਿਹੜੇ ਦਰਖਤ ਹੈ ਕਹਿੰਦੇ ਫੁੱਲਾਂ ਪੱਤਰਾਂ ਨਾਲ ਭਰੇ ਪਏ ਬੜੇ ਸੋਹਣੇ ਹੈ ਗਮਨੇ ਸ੍ਰੀ ਗੁਰ ਤੇਹ ਕੇ ਅੰਦਰ ਜਿਹੜੇ ਫਲਦਾਰ ਦਰਖਤ ਹੈ ਉਹਦੇ ਅੰਦਰ ਸਤਿਗੁਰੂ ਜੰਗਲ ਵਿੱਚ ਚਲੇ ਗਏ ਖਰੇ ਧਰੋਵਰ ਬ੍ਰਿੰਦ ਉਤੰਗਾ ਉੱਚੇ ਉੱਚੇ ਜਿਹੜੇ ਤਰੰਗ ਦਰਖਤ ਹੈ ਬਹੁਤ ਹੀ ਸੰਘਣੇ ਖੜੋਤੇ ਜਿਹ ਬਨ ਮੈਂ ਨਹਿ ਏਕ ਬਿਹੰਗਾ ਇਹ ਗੱਲ ਹੈ ਵੀ ਉਹ ਜੰਗਲ ਦੇ ਵਿੱਚ ਕੋਈ ਪੰਛੀ ਨਹੀਂ ਦਿਸ ਰਿਹਾ ਹੈ ਜੰਬੁਕ ਕੇ ਹਰ ਬ੍ਰਿੰਕ ਨਾ ਕੁਰੰਗਾ ਕਹਿੰਦੇ ਕੋਈ ਉੱਥੇ ਗਿੱਦੜ ਹੈ ਨਾ ਕੋਈ ਬੁਗਿਆੜ ਹੈ ਨਾ ਕੋਈ ਹਰਨ ਹੈ ਨਾ ਕੋਈ ਕੇਰੀ ਸ਼ੇਰ ਹੈ ਸ਼ੂਕਰ ਸਸਾ ਨਾ ਰੋਜ ਮਤੰਗਾ ਨਾ ਕੋਈ ਸੂਰ ਉੱਥੇ ਦਿਸ ਰਿਹਾ ਨਾ ਕੋਈ ਸਹੇ ਦਿਸ ਰਿਹਾ ਨਾ ਰੋਜ ਦਿਸ ਰਿਹਾ ਨਾ ਕੋਈ ਹਾਥੀ ਦਿਸ ਰਹੇ ਜੀਵ ਨਾਮ ਜਿਹ ਮੈਂ ਨਹਿ ਕੋਈ ਜਿਹਦਾ ਨਾਮ ਜੀਵ ਹੁੰਦਾ ਹੈ ਨਾ ਕਹਿੰਦੇ ਉਹ ਜੀਵ ਨਾਮ ਵਾਲਾ ਉੱਥੇ ਜੰਗਲ ਵਿੱਚ ਕੋਈ ਨਹੀਂ ਹੈ ਰਿਹਾ ਹੈ ਪਰ ਸੂਨ ਚੌਹ ਦਿਸ਼ ਤੇ ਸੋਈ ਹਰ ਸਵੇਰੇ ਤੋਂ ਜਿਹੜਾ ਜੰਗਲ ਹੈ ਪੰਛੀਆਂ ਤੇ ਪਸ਼ੂਆਂ ਤੋਂ ਬਗੈਰ ਖਾਲੀ ਪਿਆ ਹੋਇਆ ਤਾਂ ਮੈਂ ਪਿਖ ਛਾਇਆ ਰਮਣੀਕਾ ਉਹ ਜੰਗਲ ਦੇ ਵਿੱਚ ਸੰਘਣੀ ਛਾਇਆ ਸਤਿਗੁਰੂ ਜੀ ਨੇ ਵੇਖ ਕੇ ਬੈਠ ਗਏ ਬੇਦੀ ਕੁਲ ਟੀਕਾ ਬੇਦੀਆਂ ਦੇ ਕੁਲ ਦੇ ਟਿੱਕਾ ਰੂਸ ਰੋਣ ਰੂਪ ਸਤਿਗੁਰੂ ਸਜ ਗਏ ਬੈਠ ਇੱਕ ਮਹੂਰਤ ਬੀਤਾ ਜਬ ਹੀ ਇੱਕ ਮਹੂਰ ਜਾਣੀ ਦੋ ਘੜੀਆਂ 48 ਕ ਮਿੰਟ ਲੰਘੇ ਨਾ ਬੈਠਿਆ ਸਤਿਗੁਰੂ ਨੂੰ ਬੋਲਿਓ ਮਰਦਾਨਾ ਬਚ ਤਬ ਹੀ ਫਿਰ ਭਾਈ ਮਰਦਾਨਾ ਬਚਨ ਬੋਲ ਪਿਆ ਇਸ ਤਰ੍ਹਾਂ ਸ਼ੁਦਾ ਸੰਗ ਬੇਹਬਲ ਮਮ ਪ੍ਰਾਨ ਸਤਿਗੁਰੂ ਮੇਰੇ ਜਿਹੜੇ ਪ੍ਰਾਣ ਹੈ ਭੁੱਖ ਦੇ ਨਾਲ ਬਹੁਤ ਹੁਣ ਵਿਆਕੁਲ ਹੋ ਚੱਲੇ ਆਇਸ ਦੇਹ ਕਰੋ ਫਲ ਖਾਨਾ ਮਾਰਾ ਆਗਿਆ ਦੇ ਮੈਂ ਜੰਗਲ ਦੇ ਵਿੱਚ ਜਾ ਕੇ ਫਲ ਫਲੂਟ ਛਕ ਲੈਣਾ ਕਰਾਂ ਕਿਤਕ ਦਿਵਸ ਬੀਤੇ ਬਿਨ ਖਾਏ ਕਿਉਂਕਿ ਤੁਸੀਂ ਜਾਣਦੇ ਹੋ ਕੁਝ ਕੁ ਦਿਨ ਮਾਰਾ ਬਿਨਾਂ ਛਕੇ ਤੋਂ ਫਾਲੀ ਲੰਘ ਗਏ ਨਹਿ ਆਹਾਰ ਮਗ ਮੈਂ ਕਿਹ ਥਾਏ ਰਸਤੇ ਵਿੱਚ ਕੋਈ ਸ਼ਹਿਰ ਨਗਰ ਨਹੀਂ ਆਇਆ ਇਸ ਕਰਕੇ ਮਾਰਾ ਭੋਜਨ ਵੀ ਨਹੀਂ ਪੁਛਕਣ ਨੂੰ ਮਿਲਿਆ ਇਸ ਬਨ ਮਹਿ ਦੀ ਸਹਿ ਫਲ ਰੂਰੇ ਜਿਹੜਾ ਜੰਗਲ ਜਾ ਜਿੱਥੇ ਤੁਸੀਂ ਆ ਕੇ ਬੈਠੇ ਇਹਦੇ ਵਿੱਚ ਮਾਰਾ ਦਰਖਤ ਚੰਗੇ ਫਲਾਂ ਵਾਲੇ ਦਿਸ ਰਹੇ ਮਧੁਰ ਵਿਸਾਲ ਰਸਨ ਕੇ ਪੂਰੇ ਜਿੰਨੇ ਫਲ ਹੈ ਬੜੇ ਮਿੱਠੇ ਹੈ ਰਸ ਨਾਲ ਭਰੇ ਪਏ ਹੈ ਪੂਰਾ ਜੂਸ ਹੈ ਸ੍ਰੀ ਨਾਨਕ ਸੁਣ ਬਚਨ ਬਖਾਨਾ ਗੁਰੂ ਮਹਾਰਾਜ ਨੇ ਸੁਣ ਕੇ ਭਾਈ ਮਰਦਾਨਾ ਜੀ ਨੂੰ ਬਚਨ ਕਿਹਾ ਬੈਠਾ ਹਮਰੇ ਢਿੱਗ ਮਰਦਾਨਾ ਮਰਦਾਨੇ ਤੂੰ ਚੁੱਪ ਚਾਪ ਹੋ ਕੇ ਸਾਡੇ ਕੋਲ ਬੈਠਾ ਰਹੋ ਇਸ ਬਨ ਕੋ ਨੀਕੋ ਨਹਿ ਲਖੀਏ ਜਿਹੜਾ ਜੰਗਲ ਜਾ ਕੇ ਨਾ ਬਹੁਤ ਵਧੀਆ ਬੜੇ ਮਿੱਠੇ ਫਲ ਲਗੇ ਨੂੰ ਤੂੰ ਚੰਗਾ ਨਾ ਜਾਣ ਚਾਹੂ ਔਰਤ ਸੂਨੋ ਪਿਖੀਏ ਦੇਖ ਤਾਂ ਸਹੀ ਤੂੰ ਛਾਤੀ ਮਾਰ ਕੇ ਚਾਰ ਛਪੇਰੇ ਤੋਂ ਜੰਗਲ ਪਸ਼ੂਆਂ ਪੰਖੀਆਂ ਤੋਂ ਸੁਨਾ ਖਾਲੀ ਪਿਆ ਪਸ਼ੂ ਨਾ ਪੰਖੀ ਦੇਤ ਦਿਖਾਈ ਮਰਦਾਨਾ ਇਹ ਜੰਗਲ ਨਾ ਕੋਈ ਪਸ਼ੂ ਦਿਖਾਲੀ ਦੇ ਰਿਹਾ ਨਾ ਕੋਈ ਪੰਛੀ ਦਿਖਾਲੀ ਦੇ ਰਿਹਾ ਜਹ ਮਾਨੁਖ ਕੋ ਖੋਜ ਨ ਪਾਈ ਇੱਥੇ ਤਾਂ ਕਿਸੇ ਮੂਨ ਮਨੁੱਖ ਦੀ ਵੀ ਖੋਜ ਨੀ ਪਾਈ ਦੀ ਕੋਈ ਪੈਰ ਨੀ ਲੱਗਦੀ ਇੱਥੇ ਜੰਗਲ ਵਿੱਚ ਕੋਈ ਮਨੁੱਖ ਵੀ ਨਹੀਂ ਹੈਗਾ ਧਰ ਧੀਰਜ ਕੋ ਬੈਠ ਸਮੀਪਾ ਇਸ ਕਰਕੇ ਮਰਦਾਨੇ ਧੀਰ ਧਾਰ ਕੇ ਸਾਡੇ ਕੋਲ ਤੂੰ ਬੈਠ ਰਹੋ ਕੁਲ ਚੁੱਪ ਭੇ ਬੇਦੀ ਕੁਲ ਦੀਪਾ ਇਸ ਤਰ੍ਹਾਂ ਦੇ ਬਚਨ ਕਹਿ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਚੁੱਪ ਹੋ ਗਏ ਸੁਣ ਰਿਸ ਜਗੀ ਅਧਿਕ ਮਰਦਾਨੇ ਮਹਾਰਾਜ ਦੇ ਬਚਨ ਸੁਣ ਕੇ ਮਰਦਾਨੇ ਨੂੰ ਤਾਂ ਬਹੁਤ ਹੀ ਗੁੱਸਾ ਜਿਹਾ ਆ ਗਿਆ ਖਿਜਕੇ ਨਿਸ਼ਠੁਰ ਬਚਨ ਬਖਾਨੇ ਖਿਜ ਕੇ ਫਿਰ ਸਖਤ ਜੇ ਕਰੜੇ ਜੇ ਬਚਨ ਕਹਿਣ ਲੱਗਿਆ ਸਤਿਗੁਰੂ ਨੂੰ ਜਹ ਆਹਾਰ ਆਵਤ ਕਰ ਮੇਰੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਕਿਹੋ ਜਿਹੋ ਜਿੱਥੇ ਮੇਰੇ ਹੱਥਾਂ ਵਿੱਚ ਛਕਣ ਵਾਸਤੇ ਕੋਈ ਭੋਜਨ ਮਿਲਣਾ ਹੁੰਦਾ ਪਰ ਜਹ ਤਹ ਨ ਜਾਣਦੇ ਨੇੜੇ ਉੱਥੇ ਮੈਨੂੰ ਤੁਸੀਂ ਰੋਕ ਦਿੰਦੇ ਉਹਦੇ ਨੇੜੇ ਨੀ ਜਾਣਦੇ ਖਾਣ ਨੀ ਦਿੰਦੇ ਮਨਹੋ ਬੈਰ ਕਰ ਮਾਰਤ ਮੋਹੀ ਤਾਂ ਇਹ ਦਿਸਦਿਆ ਵੀ ਮੇਰੇ ਨਾਲ ਤੁਸੀਂ ਮੈਨੂੰ ਮੇਰੇ ਬੈਰ ਕਰਕੇ ਮੈਨੂੰ ਮਾਰਨਾ ਹੀ ਚਾਹੁੰਦੇ ਕਿਉਂ ਜੀਵਨ ਜਗ ਮੈਂ ਅਬ ਹੋਹੀ ਸੁਮਾਰਾ ਭੁੱਖੇ ਤੇ ਆਏ ਦਾ ਮੇਰਾ ਸੰਸਾਰ ਦੇ ਵਿੱਚ ਹੁਣ ਕਿਵੇਂ ਜਿਉਣਾ ਹੋਊਗਾ ਕਹਾ ਖੁਦਾਏ ਮੁਝੇ ਮ੍ਰਿਤੂ ਦੀਨੀ ਫਿਰ ਕਹਿੰਦੇ ਹੇ ਖੁਦਾ ਕਿੱਥੇ ਲਿਆ ਕੇ ਮੇਰੀ ਤੂੰ ਮੌਤ ਮਕਰਦੀ ਹੈ ਰਹਿ ਦੇਹ ਨਹਿ ਖਫਨ ਬਹੀਨੀ ਇੱਥੇ ਤਾਂ ਹੇ ਖੁਦਾ ਕਿਸੇ ਨੇ ਸਰੀਰ ਤੇ ਖਫਨ ਵੀ ਨਹੀਂ ਪਾਉਣਾ ਬਿਨਾਂ ਖਫਨ ਤੋਂ ਇੱਥੇ ਦੇਹ ਪਈ ਰਹੂਗੀ ਨਹੀਂ ਗੋਰ ਮੇਰੀ ਕਿਨ ਕਰਨੀ ਓ ਖੁਦਾ ਕਿਹੋ ਜਿਹੇ ਥਾਂ ਲਿਆ ਮਾਰਿਆ ਮੇਰੀ ਤਾਂ ਇੱਥੇ ਨੇ ਕਿਸੇ ਨੇ ਕੋਈ ਕਬਰ ਕੁਬਰ ਨਹੀਂ ਬਣਾਉਣੀ ਯੋਹੀ ਪਰਿਓ ਰਹੋ ਗੋ ਧਰਨੀ ਇਹਦਾ ਮਰ ਮੁੜ ਕੇ ਇਸ ਤਰ੍ਹਾਂ ਮੈਂ ਧਰਤੀ ਤੇ ਪਿਆ ਰਹਾਂਗਾ ਹਾਂ ਤੋ ਡੂਮ ਕਰਤ ਗੁਜਰਾਨਾ ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਤਾਂ ਮੈਂ ਤਾਂ ਚਲੋ ਮਰਾਸੀ ਸੀ ਆਪਣੇ ਘਰੇ ਮਾੜਾ ਮੋਟਾ ਗੁਜ਼ਾਰਾ ਕਰਦਾ ਹੁੰਦਾ ਮੰਗ ਮੰਗ ਆਪਣੇ ਜਜਮਾਨ ਆਪਣੇ ਜਿਹੜੇ ਕੋਈ ਬੇਦੀਆਂ ਦੀ ਵੰਸ਼ ਦੇ ਜਜਮਾਨਾਂ ਨੂੰ ਕਰਾਂ ਕਰਾਂ ਤੂੰ ਮੈਂ ਮੰਗ ਲੈਂਦਾ ਗੁਜ਼ਾਰਾ ਚਲਾ ਲੈਂਦਾ ਸੀ ਬੈਠਿਓ ਸਾਧਨ ਸਭਾ ਸੁਖ ਪਾਵਤ ਗੁਰੂ ਨਾਨਕ ਦੇਖੋ ਮੈਂ ਘਰ ਵਿੱਚ ਬੈਠਾ ਪਰਿਵਾਰ ਵਿੱਚ ਬੈਠਾ ਸਾਰੇ ਸੁਖ ਪਾਉਂਦਾ ਸੀ ਨਿਜ ਪਰਿਵਾਰ ਮਿਲਿਓ ਹਰ ਖਾਵਤ ਆਪਣੇ ਪਰਿਵਾਰ ਵਿੱਚ ਮਿਲਿਆ ਹੋਇਆ ਖੁਸ਼ ਰਹਿੰਦਾ ਸੀ ਮੈਂ ਉਜਰਿਓ ਹੁਤੋ ਆਪ ਇਹ ਕਰਦੇ ਭਾਈ ਬਾਲਾ ਨੂੰ ਕਹਿੰਦੇ ਇਹ ਜਿਹੜਾ ਗੁਰੂ ਨਾਨਕ ਆਪ ਤਾਂ ਕਹਿੰਦੇ ਉਜੜ ਗਿਆ ਹੋਇਆ ਮੁਝੇ ਉਜਾਰਿਓ ਗੁਜਰ ਸੁ ਕਰਤੇ ਮੈਂ ਘਰੇ ਵਧੀਆ ਗੁਜ਼ਾਰਾ ਕਰਦਾ ਸੀ ਮੈਨੂੰ ਵੀ ਨਾਲ ਹੀ ਉਜਾੜਦਾ ਇਹਨਾਂ ਨੇ ਨਿਕਟ ਵਿਪਟ ਕੇ ਫਲ ਹੈ ਮੇਰੇ ਅਗਲਾ ਭਾਈ ਬਾਲਾ ਵੀ ਆ ਨੇੜੇ ਦ੍ਰਿਸ਼ ਹੈ ਤੇ ਵਧੀਆ ਫਲ ਲੱਗੇ ਹੋਏ ਤ੍ਰਿਪਤੋਂ ਇਨਕੋ ਖਾਏ ਕਨੇਰੇ ਮੈਂ ਇਹਨਾਂ ਨੂੰ ਖਾ ਕੇ ਬਹੁਤਾ ਤ੍ਰਿਪਤ ਹੋ ਜਾਣਾ ਸੀ ਇਹ ਰਜਾਏ ਮੁਝ ਦੇ ਤਨ ਕੈਸੇ ਜਿਹੜੇ ਮਾਲਕ ਮੇਰੇ ਗੁਰੂ ਨਾਨਕ ਆ ਵੇਖ ਲਾ ਭਾਈ ਬਾਲਿਆ ਮੈਨੂੰ ਕਿਸੇ ਤਰ੍ਹਾਂ ਆਗਿਆ ਨੀ ਦਿੰਦੇ ਜਾਣਤ ਸ਼ੁਦਾ ਆਪਣੀ ਜੈਸੇ ਤਾਂ ਜਿਵੇਂ ਆਪਣੀ ਭੁੱਖ ਹੈ ਨਾ ਵੀ ਸਾਨੂੰ ਨੀ ਲੱਗਦੀ ਹੈ ਤੇ ਇਹਨੂੰ ਕਿਹੜਾ ਲੱਗੀ ਆਪਣੇ ਵਾਂਗ ਹੀ ਜਾਣਦੇ ਹੋ ਨਾ ਸਕੋ ਸਹਿ ਭੁੱਖ ਕਨੇਰੀ ਭਾਈ ਬਾਲਿਆ ਮੈਂ ਤਾਂ ਵੀ ਭੁੱਖ ਹੈ ਜਿਹੜੀ ਬਹੁਤ ਹੀ ਹੁਣ ਸਹਾਰ ਨੀ ਸਕਦਾ ਇਨਕੋ ਹਸੀ ਸੁਹਾਵਤ ਮੇਰੀ ਮੈਂ ਜਦੋਂ ਭੋਜਨ ਖਾਣ ਦੀ ਕਰਦਾ ਮੈਨੂੰ ਮਖੌਲ ਦੇ ਹਾਸੇ ਦੇ ਵਚਨ ਕਰਦੇ ਹੈ ਮੈਨੂੰ ਇਹ ਚੰਗੀ ਨੀ ਲੱਗਦੀ ਹਾਸੀ ਭਇਓ ਸ਼ੁਦਾ ਤੁਰ ਜਾਣਤ ਨਾਹੀ ਇਹ ਨੀ ਜਾਣਦੇ ਵੀ ਸਾਡਾ ਸਾਥੀ ਮਰਦਾਨਾ ਭੁੱਖ ਨਾਲ ਬਿਆਕਲ ਹੋ ਗਿਆ ਇਹਨੂੰ ਕੋਈ ਖੁਆ ਪਿਆ ਦੇਈਏ ਫਲ ਨਾ ਖਾਣ ਦੇਵਤ ਬਰ ਜਾਹੀ ਦੇਖ ਲਾ ਭਾਈ ਬਾਲਾ ਹੁਣ ਕੋਲ ਫਲ ਲੱਗੇ ਪਏ ਦਰਖਤਾਂ ਨੂੰ ਮੈਨੂੰ ਕੋਲ ਇੱਥੇ ਖਾਣ ਨੀ ਦੇਣੇ ਕਹਿੰਦੇ ਕੋਲ ਬੈਠਾ ਰਹਾ ਉਧਰ ਨੀ ਜਾਣਾ ਅਸ ਪ੍ਰਕਾਰ ਖਿਜ ਕਹੇ ਅਯੋਗੂ ਇਸ ਤਰ੍ਹਾਂ ਦੇ ਮਰਦਾਨੇ ਨੇ ਖਿਜ ਕੇ ਜਿਹੜੇ ਨਹੀਂ ਵਚਨ ਕਹਿਣ ਵਾਲੇ ਅਯੋਗ ਜੇ ਆਕੇ ਸਤਿਗੁਰਾਂ ਨੂੰ ਕਾਨਨ ਗਮਨਿਓ ਬਿਨਾ ਨਿਯੋਗੂ ਗਿਰੀ ਮਨਾ ਆਗਿਆ ਲਏ ਤੋਂ ਜੰਗਲ ਵਿੱਚ ਚਲੇ ਹੀ ਗਿਆ ਏ ਖਾਣ ਲੱਗਿਓ ਫਲ ਮਧੁਰੇ ਸੁੰਦਰ ਕਹਿੰਦੇ ਜਾ ਕੇ ਬੜੇ ਸੋਹਣੇ ਮਿੱਠੇ ਫਲ ਜੇ ਖਾਣ ਲੱਗਿਆ ਲਾਲਚ ਲੱਗੇ ਗਇਓ ਬਹੁ ਅੰਦਰ ਲਾਲਚ ਜਾ ਹੋਇਆ ਜਿਸ ਕਰਕੇ ਜੰਗਲ ਦੇ ਅੰਦਰ ਹੋਰ ਗਾਂ ਨੂੰ ਚਲਿਆ ਗਿਆ ਹੁਤੋ ਦੈਂਤ ਇੱਕ ਤਹਿ ਭੈਕਾਰੀ ਇੱਥੇ ਕਹਿੰਦੇ ਜੰਗਲ ਦੇ ਵਿੱਚ ਬੜਾ ਭਾਰੀ ਡਰਾਉਣਾ ਇੱਕ ਦੈਂਤ ਰਹਿੰਦਾ ਸੀ ਜਿਹਨੇ ਗਜਮ੍ਰਿਗ ਕੀਨ ਅਹਾਰੀ ਦੈਂਤ ਨੇ ਹਾਥੀ ਹੋਰ ਜਿੰਨੇ ਕਹਿੰਦੇ ਪਸ਼ੂ ਹੈ ਸਭ ਭੋਜਨ ਬਣਾ ਲਏ ਸੀ ਖਾ ਲਏ ਸੀ ਮਨੁੱਖ ਵੀ ਦੋਏ ਸਹੰਸਰ ਕੋਸ ਲੋ ਸੋ ਕਹਿੰਦੇ ਦੋ ਸੌ ਕੋਹ ਤੱਕ ਇਹਦਾ ਕਹਿੰਦੇ ਆਕਾਰ ਹੈ ਸੀ ਸਰੀਰ ਦਾ ਬਨ ਮੈਂ ਜੀਵਨ ਛੱਡਿਓ ਕੋਹ ਕੋਹਾਂ ਤੱਕ ਇਸਨੇ ਕੋਈ ਜੰਗਲ ਦਾ ਜੀਵ ਕਹਿੰਦੇ ਜਿਉਂਦਾ ਨੀ ਛੱਡਿਆ ਸਭ ਖਾ ਗਿਆ ਸੀ ਇਹ ਗਿਰਸਮਾਨ ਜਿਹ ਦੇਹ ਕਰਾਲਾ ਇਸ ਦੈਨ ਦੀ ਕਹਿੰਦੇ ਪਹਾੜ ਵਰਗੀ ਦੇਹ ਬੜੀ ਭਿਆਨਕ ਜੀ ਹੈ ਉਬੈ ਕੋਸ ਲਾ ਬਾਹ ਵਿਸਾਲਾ ਦੋ ਕੋਹਾਂ ਤੱਕ ਤਾਂ ਕਹਿੰਦੇ ਬੜੀਆਂ ਬੜੀਆਂ ਲੰਮੀਆਂ ਬਾਹਾਂ ਹੀ ਹੈ ਸਿਰ ਪਰ ਸਿੰਘ ਖਜੂਰ ਸਮਾਨ ਸਿਰ ਦੇ ਉੱਪਰ ਕਹਿੰਦੇ ਵੱਡੇ ਵੱਡੇ ਸਿੰਘ ਹੈ ਜਿਵੇਂ ਖਜੂਰਾਂ ਦੇ ਦਰਖਤ ਹੁੰਦੇ ਉੱਚੇ ਉੱਚੇ ਗਿਰ ਕੰਦਰ ਸੀ ਨਾਸ ਪ੍ਰਮਾਨ ਨਾਸਾਂ ਜਿਹੀਆਂ ਜਿਵੇਂ ਪਹਾੜ ਦੀਆਂ ਗੁਫਾਵਾਂ ਕੰਦਰਾਂ ਜਿਹੀਆਂ ਖੁੱਡਾਂ ਜਿਹੀਆਂ ਹੁਣ ਇਸ ਤਰ੍ਹਾਂ ਕਹਿੰਦੇ ਨਾਸਾਂ ਇਸ ਦੀਆਂ ਚਾਟਤ ਓਸ਼ਟ ਸੁਧਾ ਮਹਾਨ ਇਸ ਦੈਤ ਨੂੰ ਬੜੀ ਧੱਕ ਭੁੱਖ ਲੱਗੀ ਹੋਈ ਹੈ ਤੇ ਬੁੱਲ ਜੇ ਝੜਦਾ ਹੈ ਤਿਹ ਨਾ ਦੇਖਾ ਜਬ ਮਰਦਾਨਾ ਮਾਹੌਲ ਨੇ ਜਦੋਂ ਭਾਈ ਮਰਦਾਨੇ ਨੂੰ ਦੇਖਿਆ ਵੀ ਆ ਬੈਠਾ ਹੈ ਛਕ ਰਿਹਾ ਫਲ ਤੂਰਨ ਗਹਿਕਾਰ ਤਬ ਨਿਜ ਪਾਨਾ ਚਾਟੀ ਪਾਟੀ ਆਪਣੇ ਹੱਥਾਂ ਵਿੱਚ ਫੜ ਕੇ ਮਰਦਾਨੇ ਨੂੰ ਮੁਖ ਮਹਿ ਪਾਵਾ ਕੌਰ ਸਮਾਨਾ ਜਿਵੇਂ ਕਹਿੰਦੇ ਹੱਥ ਵਿੱਚ ਬੁਰਕੀ ਜੀ ਲੈ ਕੇ ਆਪਾਂ ਮੂੰਹ ਵਿੱਚ ਪਾ ਲੈਂਦੇ ਹਾਂ ਬੁਰਕੀ ਵਾਂਗੂ ਮਰਦਾਨੇ ਨੂੰ ਪਾ ਲਿਆ ਮੂੰਹ ਵਿੱਚ ਭਇਓ ਤ੍ਰਾਸ ਮੁਖ ਬੋਲ ਨ ਆਇਓ ਮਰਦਾਨਾ ਬਹੁਤ ਡਰਿਆ ਕਹਿੰਦੇ ਮੁਖੋਂ ਕੋਈ ਵਚਨ ਨਹੀਂ ਆਇਆ ਵਿਚਾਰੇ ਨੂੰ ਸ੍ਰੀ ਨਾਨਕ ਮਨ ਮਾਹੇ ਧਿਆਇਓ ਸਵੇਰੇ ਮਨ ਵਿੱਚ ਹੀ ਗੁਰੂ ਨਾਨਕ ਸਾਹਿਬ ਨੂੰ ਲੱਗਿਆ ਧਿਆਨ ਕਰੀਏ ਰੱਛਾ ਸ੍ਰੀ ਗੁਰਪੂਰਨ ਪੂਰਨ ਸਤਿਗੁਰੂ ਜੀ ਮੇਰੀ ਮਰਦਾਨੇ ਦੀ ਰੱਖਿਆ ਕਰੀਏ ਜਿਉਂ ਗਜ ਰਾਜ ਉਧਾਰਿਓ ਤੂਰਨ ਇਸ ਤਰ੍ਹਾਂ ਭਗਵਾਨ ਨੇ ਹਰ ਹਰ ਖੇਤਰ ਤੇ ਜਿਹੜਾ ਹਾਥੀ ਨੂੰ ਉਹ ਤੰਦੂਆ ਤੋਂ ਬਚਾਇਆ ਸੀ ਉਹਦੀਆਂ ਧਾਰਾਂ ਜੀਆਂ ਤੋੜ ਕੇ ਸੁਦਰਸ਼ਨ ਚੱਕਰ ਚ ਲਾ ਕੇ ਹੇ ਪ੍ਰਭ ਮੈਂ ਅਜਾਨ ਮਤ ਮੂਡਾ ਹੇ ਗੁਰੂ ਨਾਨਕ ਸਾਹਿਬ ਮੇਰੇ ਮਾਲਕ ਮੈਂ ਅਜਾਨ ਹੈ ਮੈਂ ਮੂਰਖ ਮਤ ਵਾਲਾ ਕਹੇ ਕੋ ਬਚਨਾ ਮੋਹ ਅਰੂਡਾ ਮੈਂ ਪਰਿਵਾਰ ਦੇ ਮੋਹ ਵਿੱਚ ਫਸੇ ਨੇ ਮਹਾਰਾਜ ਜੀ ਨੂੰ ਮੈਂ ਖੋਟੇ ਵਚਨ ਕਹਿਤੇ ਵੀ ਆਪ ਤਾਂ ਉਜੜੇ ਮੈਨੂੰ ਉਜਾੜਤਾ ਬਿਰਦ ਸੰਭਾਰੋ ਆਪਣੇ ਕਿਰਪਾਲਾ ਹੇ ਸਤਿਗੁਰੂ ਆਪਣਾ ਜਿਹੜਾ ਦਿਆਲੂ ਕਿਰਪਾਲੂ ਵਾਲਾ ਬਿਰਦ ਹੈ ਪਰਣਾ ਸੁਭਾਓ ਸਾਧ ਕਰੋ ਸੰਭਾਲੋ ਜੀ ਮੁਝ ਹੈ ਮੁਚਾਵਾ ਦੈਤ ਵਿਸਾਲਾ ਜਿਹੜਾ ਦੈਨ ਜਾ ਮਹਾਰਾਜ ਜੀ ਨੇ ਫੜ ਕੇ ਮੈਨੂੰ ਅੰਦਰ ਲੰਘਾ ਲਏ ਤੋ ਤੂੰ ਮੇਰਾ ਖੇੜਾ ਛਡਾਓ ਜੀ ਕਹੇ ਕੁਬੈਨ ਨ ਉਰ ਮੈਂ ਧਰੀਏ ਗੁਰੂ ਨਾਨਕ ਸਾਹਿਬ ਖਿੜ ਕੇ ਗੁੱਸੇ ਵਿੱਚ ਆ ਕੇ ਮੈਂ ਜਿਹੜੇ ਖੋਟੇ ਬਚਨ ਕੇ ਹੋਰ ਇਹਦੇ ਵਿੱਚ ਨਾ ਧਾਰੀਏ ਯਾਦ ਕਰੀਏ ਦੀਨ ਬੰਦ ਨਿਜ ਨਾਮ ਵਿਚਾਰੀਏ ਤੁਸੀਂ ਗਰੀਬਾਂ ਦੇ ਬੰਧੂ ਹੈ ਪਿਆਰੇ ਹੋ ਆਪਣਾ ਨਾਮ ਵਿਚਾਰੀਏ ਸੰਗ ਲਈਏ ਕੀ ਰੱਖ ਲਾਜਾ ਮਹਾਰਾਜ ਤੁਸੀਂ ਮੈਨੂੰ ਨਾਲ ਕਹਿ ਕੇ ਲਿਆ ਹੋਇਆ ਤੇ ਨਾਲ ਲੈ ਦੀ ਮੇਰੀ ਇੱਜ਼ਤ ਬਰੋ ਰੱਖੋ ਜੀ ਤੁਮ ਹੋ ਤੀਨ ਲੋਕ ਸਿਰ ਤਾਜਾ ਮਹਾਰਾਜ ਕਿਤੇ ਮਾੜੇ ਮੋਟੇ ਸੋਹਣੇ ਆ ਤਿੰਨਾਂ ਲੋਕਾਂ ਦੇ ਸਿਰ ਤੋਂ ਆ ਜਾਓ ਸ਼੍ਰੋਮਣੀ ਹੋ ਸਰਬ ਬਿਰਤੰਤ ਜਾਨ ਗੁਰ ਲੀਨੋ ਇੱਧਰ ਗੁਰੂ ਨਾਨਕ ਸਾਹਿਬ ਜੀ ਨੇ ਦੈਨ ਦਾ ਤੇ ਮਰਦਾਨੇ ਦਾ ਸਾਰਾ ਪ੍ਰਸੰਗ ਜਾਣ ਲਿਆ ਦੈਤ ਰਦਨ ਤੇ ਰਾਖਨ ਮਰਦਾਨਾ ਯਾਦ ਕਰ ਰਿਹਾ ਜਿਸ ਕਰਕੇ ਦੈਨ ਦੇ ਦੰਦਾਂ ਤੋਂ ਮਰਦਾਨੇ ਨੂੰ ਬਚਾ ਲਿਆ ਗਯੋ ਉਧਰ ਮਹਿਬਾਨਾ ਬਣਾਇਓ ਇਸ ਤਰ੍ਹਾਂ ਬਣਿਆ ਬਣਾਇਆ ਸਪੂਤ ਹੀ ਜਿਹੜਾ ਮਰਦਾਨਾ ਪੇਟ ਵਿੱਚ ਚਲਿਆ ਗਿਆ ਦੁਸ਼ਟ ਰਦਨ ਕੋ ਸ਼ੋਨ ਨ ਪਾਇਓ ਦੈਨ ਦੇ ਭੈੜੇ ਦੇ ਕਹਿੰਦੇ ਦੰਦ ਜੇ ਆ ਉਹਨੂੰ ਛੋਹਣੇ ਨੀ ਪਾਏ ਮਰਦਾਨੇ ਦੰਦ ਚ ਲੱਗੇ ਹੀ ਨੀ ਉਹੀ ਚਲਿਆ ਗਿਆ ਅੰਦਰ ਜਿਉਂ ਨਰ ਕੇ ਘਰ ਦੀਨੋ ਜਾਈ ਕਹਿੰਦੇ ਕਿਸੇ ਮਨੁੱਖ ਦੇ ਵਿੱਚ ਅੰਨ ਦਾ ਦਾਣਾ ਜਾਂ ਸਬੂਤ ਲੰਘ ਜਾਂਦਾ ਹੁੰਦਾ ਹੈ ਨਾ ਗਯੋ ਉਲੰਘ ਤਿਸੀ ਕੀ ਨਿਆਏ ਇਸੇ ਤਰ੍ਹਾਂ ਮਰਦਾਨਾ ਵੀ ਕਹਿੰਦੇ ਦਾਣੇ ਮੰਗਰੀ ਸਬੂਤ ਲੰਘ ਗਿਆ ਪੇਟ ਵਿੱਚ ਪੁਨ ਬੋਲੇ ਮੁਝ ਸੰਗ ਕਿਰਪਾਲਾ ਉਸ ਤੋਂ ਬਾਅਦ ਭਾਈ ਬਾਲਾ ਜੀ ਕਹਿੰਦੇ ਮੇਰੇ ਸਾਧ ਦਿਆਲੂ ਕਿਰਪਾਲੂ ਸਤਿਗੁਰੂ ਜੀ ਬੋਲੇ ਬੈਠਾ ਰਹੋ ਹੇਠਾਂ ਤੂੰ ਬਾਲਾ ਭਾਈ ਬਾਲਾ ਤੂੰ ਤਾਂ ਇਸੇ ਸਥਾਨ ਤੇ ਕੁਛ ਸਮੇਂ ਲਈ ਬੈਠਾ ਮਰਦਾਨੇ ਕੋ ਦੈਤ ਗਹਾਲਾ ਓਏ ਜਿਹੜਾ ਮਰਦਾਨਾ ਉਹਨੂੰ ਤਾਂ ਬੈਤ ਨੇ ਫੜ ਲਿਆ ਹੈ ਉਧਰ ਵਿਖੈ ਤਿੰਨ ਲੀਨ ਲੰਘਾਨਾ ਆ ਚੱਕ ਕੇ ਤੇ ਬੁਰਕੀਆਂ ਨੂੰ ਪੇਟ ਵਿੱਚ ਲੰਘਾ ਲਿਆ ਪੇਟ ਵਿੱਚ ਦਿੱਸਦੇ ਆ ਉਸ ਨੂੰ ਜਾਏ ਸ਼ੁਰਾਵੈ ਅਬ ਤੇ ਹਿਤਾਈ ਭਾਈ ਬਾਲਾ ਹੁਣ ਅਸੀਂ ਜਾ ਕੇ ਦੈਤ ਦੇ ਪਾਸੋਂ ਮਰਦਾਨੇ ਨੂੰ ਛਡਾਉਣੇ ਘੱਟ ਇੱਕ ਮੈਂ ਤੂੰ ਆਓ ਤਹਾਈ ਤੂੰ ਕਹਿੰਦੇ ਘੜੀ 24 ਮਿੰਟਾਂ ਪਿੱਛੋਂ ਉੱਥੇ ਆ ਜੀ ਜਿੱਥੇ ਅਸੀਂ ਹੋਵਾਂਗੇ ਅਸ ਕਹਿ ਮੁਝ ਬੇਦੀ ਕੁਲ ਦੀਪਾ ਭਾਈ ਬਾਲਾ ਜੀ ਕਹਿੰਦੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਮੈਨੂੰ ਇਸ ਤਰ੍ਹਾਂ ਕਹਿ ਕੇ ਗਮਨੇ ਰਾਖਸ਼ ਕੇਰ ਸਮੀਪਾ ਕਹਿੰਦੇ ਰਾਖਸ਼ ਸੀ ਨਾ ਉਹਦੇ ਨੇੜੇ ਨੂੰ ਚਲੇ ਗਏ ਸਤਿਗੁਰੂ ਦਾਸ ਬਚਾਵਨ ਹਿਤ ਗੁਰ ਪੂਰਨ ਪੂਰਨ ਸਤਿਗੁਰੂ ਵੀ ਸਾਡਾ ਮਰਦਾਨਾ ਸੇਵਕ ਉਹਨੂੰ ਜਿਉਂਦਾ ਬਚਾਉਣ ਵਾਸਤੇ ਦਈ ਦਿਖਾਈ ਦੈਤਹ ਤੂਰਨ ਜਿਹੜਾ ਦੈਨ ਸੀ ਉਸਨੂੰ ਜਾ ਕੇ ਸਤਿਗੁਰਾਂ ਨੇ ਬੜੀ ਛੇਤੀ ਦਿਖਾਲੀ ਜੀ ਦਿੱਤੇ ਦਰਸ਼ਨ ਦਿੱਤੇ ਹਨ ਸ੍ਰੀ ਨਾਨਕ ਕਹਿ ਲੀਨੋ ਤਾਹੀ ਮਰਦਾਨੇ ਵਾਂਗੂ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਹਿੰਦੇ ਦੈਂਤ ਨੇ ਫੜ ਲਿਆ ਕਰ ਉਚਾਰ ਪਾਏ ਮੁਖ ਮਾਹੀ ਕਰ ਉਚਾਏ ਪਾਏ ਮੁਖ ਮਾਹੀ। ਹੱਥ ਨਾਲ ਚੁੱਕ ਜੇ ਚੁੱਕ ਕੇ ਨਾ ਮਹਾਰਾਜ ਨੂੰ ਤੇ ਮੂੰਹ ਦੇ ਵਿੱਚ ਪਾ ਲਿਆ। ਉਧਰ ਵਿਖੇ ਪਹੁੰਚੇ ਗੁਰ ਜਬ ਹੀ, ਮਹਾਰਾਜ ਵੀ ਕਹਿੰਦੇ ਇਸੇ ਤਰ੍ਹਾਂ ਮਰਦਾਨੇ ਨੂੰ ਕਹਿੰਦੇ ਪੇਟ ਵੀ ਜਾ ਪਹੁੰਚੇ। ਮਿਲਤ ਭਇਓ ਮਰਦਾਨਾ ਤਬ ਹੀ, ਉੱਥੇ ਮਰਦਾਨਾ ਵਿਚਾਰਾ ਬੈਠਾ ਸੀ ਮੇਰੇ ਸਤਿਗੁਰੂ। ਕਹੇ ਬਚਨ ਤੇ ਧੀਰਜ ਦੀਨੀ, ਮਹਾਰਾਜ ਨੇ ਬਚਨ ਜੇ ਕਹਿ ਕੇ ਮਰਦਾਨੇ ਨੂੰ ਤੀਰਤੀ, ਹੁਣ ਆ ਗਏ ਹੁਣੀ ਤੂੰ ਮਰਦਾ ਬਜੇਗਾ। ਪੁਨ ਨਿਜ ਦੇਹ ਵਧਾਵਨ ਕੀਨੀ, ਇਸ ਤਰ੍ਹਾਂ ਕਹਿ ਕੇ ਆਪਣੀ ਸ਼ਕਤੀ ਨਾਲ ਸਰੀਰ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਸਤਿਗੁਰਾਂ। ਤੁਆ ਕੌਸਨ ਲੋ ਦੇਤ ਆਹ ਉਤੰਗਾ, ਜਿਹੜਾ ਕਹਿੰਦੇ ਦੈਨ ਸੀ ਦੋ ਕੋਹਾਂ ਤੱਕ ਉੱਚਾ ਹੈ ਸੀ। ਤਿਤਨੋ ਕੀਓ ਪ੍ਰਭੂ ਨਿਜ ਸੰਗ ਅੰਗਾ, ਮਹਾਰਾਜ ਨੇ ਵੀ ਆਪਣੇ ਆਤਮ ਬਲ ਨਾਲ ਓਨਾ ਹੀ ਉੱਚਾ ਕਹਿੰਦੇ ਦੋ ਕੋਹ ਦਾ ਸਰੀਰ ਕਰ ਲਿਆ। ਜਬ ਤਨ ਫਟਣ ਲੱਗਿਓ ਤੇਹ ਕੇਰੋ, ਦੈਨ ਦਾ ਕਹਿੰਦੇ ਸਰੀਰ ਜਾ ਕਹਿੰਦੇ ਫਟਣ ਲੱਗਿਆ ਪਾਟਣ ਲੱਗਿਆ ਹੈ। ਇੱਕ ਜੋਜਨ ਲੋ ਵਧਿਓ ਵਧੇਰੋ, ਇਹ ਕਹਿੰਦੇ ਦੈਨ ਜਿਹੜਾ ਕਰ ਸ਼ਕਤੀ ਵਾਲਾ ਸੀ ਇੱਕ ਜੋਜਨ ਇੱਕ ਤਰ੍ਹਾਂ ਚਾਰ ਕੋਹਾਂ ਤੱਕ ਵੱਧ ਗਿਆ ਹੈ। ਸ੍ਰੀ ਗੁਰ ਬਹੁਤ ਵਧਾਵਾ ਤੇ ਤੋ, ਗੁਰੂ ਮਹਾਰਾਜ ਨੇ ਇਹਦੇ ਨਾਲੋਂ ਆਪਣਾ ਸਰੀਰ ਹੋਰ ਜ਼ਿਆਦਾ ਵਧਾ ਲਿਆ। ਰਾਖਸ਼ ਬਿਸਤਾਰਿਓ ਤਨ ਜੇਤੋ, ਕਿੰਨਾ ਕੇ ਕਹਿੰਦੇ ਦੈਂਤ ਨੇ ਆਪਣਾ ਸਰੀਰ ਫੈਲਾਇਆ ਸੀ ਬਲ ਨਾਲ। ਭਇਓ ਕਸ਼ਟ ਜਬ ਰਾਖਸ਼ ਤਾਹੀ, ਮਹਾਰਾਜ ਦੇ ਸਰੀਰ ਵਧਾਉਣ ਕਰਕੇ ਦੈਂਤ ਦੇ ਸਰੀਰ ਨੂੰ ਦੁੱਖ ਜਾ ਹੋਇਆ। ਤੁਹ ਜੋਜਨ ਕੀ ਦੇਹ ਵਧਾਈ, ਰਾਖਸ਼ ਨੇ ਕਹਿੰਦੇ ਦੋ ਦੋ ਜੋਜਨ ਦੀ ਯਾਨੀ ਅੱਠ ਕੋਹਾਂ ਦਾ ਸਰੀਰ ਵਧਾ ਲਿਆ। ਸ੍ਰੀ ਗੁਰ ਤੇ ਤੋ ਤਨ ਵਿਸਥਾਰਾ, ਗੁਰੂ ਮਹਾਰਾਜ ਨੇ ਵੀ ਓਨਾ ਹੀ ਸਰੀਰ ਦਾ ਹੋਰ ਫੁਲਾਜਾ ਕਰ ਲਿਆ। ਅੰਤਰ ਭਇਓ ਤਾਹ ਦੁੱਖ ਭਾਰਾ, ਇਸ ਕਰਕੇ ਦੈਨ ਦੇ ਅੰਦਰ ਭਾਰੀ ਦੁੱਖ ਜਾ ਹੋ ਗਿਆ ਹੈ। ਨੌ ਜੋਜਨ ਲੋ ਦੈਤ ਵਧਾਵਾ, ਕਹਿੰਦੇ ਦੈਤ ਨੇ ਆਪਣਾ ਜਿਹੜਾ ਸਰੀਰ ਨੌ ਜੋਜਨ ਯਾਨੀ 36 ਕੋਹ ਤੱਕ ਵਧਾ ਲਿਆ ਹੈ। ਤੈਸੋ ਪ੍ਰਭ ਨਿਜ ਦੇਹ ਬਨਾਵਾ, ਓਏ ਕਹਿੰਦੇ ਮਹਾਰਾਜ ਨੇ ਫਿਰ ਆਪਣਾ ਸਰੀਰ ਜਿਹਾ ਬਣਾ ਲਿਆ। ਸਰਾਪੀ ਹੋਈ ਰੂਹ ਸੀ, ਅੱਗੇ ਪ੍ਰਸੰਗ ਆ ਜਾਏਗਾ ਸਾਰਾ। ਭਏ ਸਮੇਰ ਸਮਾਨ ਸੁਭਾਰੀ, ਇਸ ਤਰ੍ਹਾਂ ਇੱਧਰ ਦੈਂਤ ਵੀ ਉੱਧਰ ਗੁਰੂ ਨਾਨਕ ਸਾਹਿਬ ਵੀ, ਜਿਵੇਂ ਬਹੁਤ ਸਮੇਰ ਪਹਾੜ ਹੁੰਦਾ ਉਹਦੇ ਵਾਂਗੂ ਭਾਰੀ ਹੋ ਗਏ ਦੋਵੇਂ। ਅਸੁਰ ਤਬੈ ਨਿਰਬਲਤਾ ਧਾਰੀ, ਉਸ ਵੇਲੇ ਕਹਿੰਦੇ ਜਿਹੜਾ ਦੈਂਤ ਹੈ ਉਹਨੇ ਨਿਰਬਲਤਾ ਜੀ ਧਾਰੀ, ਉਹਦਾ ਬਲ ਜਿਹਾ ਟੁੱਟ ਗਿਆ ਛੁੱਟ ਗਿਆ ਵਿਚਾਰੇ ਦਾ। ਠਾਂਡੇ ਦੇਖੈ ਦੇਵ ਆਕਾਸ਼ਾ, ਉਧਰ ਕਹਿੰਦੇ 33 ਕਰੋੜ ਦੇਵ ਤੇ ਆਕਾਸ਼ ਵੀ ਆ ਕੇ ਖੜੋਤੇ ਹੋਏ ਦੇਖ ਰਹੇ। ਸਭ ਹਿਨ ਹਾਹਾਕਾਰ ਪ੍ਰਕਾਸ਼ਾ, ਸਾਰਿਆਂ ਨੇ ਕਹਿੰਦੇ ਹਾਲ ਦੁਹਾਈ ਮਚਾਈ ਵੀ ਗੁਰੂ ਨਾਨਕ ਸਾਹਿਬ ਜੋ ਪਰਮੇਸ਼ਰ ਰੂਪ ਉਹਨਾਂ ਨੂੰ ਦੈਂਤ ਅੰਦਰ ਲੰਘਾ ਗਿਆ ਮਾਰਤਾ। ਦੈਂਤ ਚਬਾਏ ਗਯੋ ਇਵ ਜਾਣੇ, ਜਾਣਿਆ ਦੇਵਤਿਆਂ ਨੇ ਵੀ ਗੁਰੂ ਨਾਨਕ ਨੂੰ ਤਾਂ ਦੈਂਤ ਚੱਬ ਗਿਆ ਚਿੱਥ ਗਿਆ ਪ੍ਰਭ ਕੀ ਮਹਿਮਾ ਤੇ ਅਣਜਾਣੇ, ਕਿਉਂਕਿ ਜਿਹੜੇ ਦੇਵਤੇ ਆ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੋਂ ਅਣਜਾਣ ਹਨ। ਦੈਤ ਭਇਓ ਬੇਹਬਲ ਤਬ ਤਾਏ, ਉਸ ਵੇਲੇ ਕਹਿੰਦੇ ਸਰੀਰ ਵਧਾਉਣ ਕਰਕੇ ਜਿਹੜਾ ਦੈਂਤ ਵਿਆਕਰ ਜਿਹਾ ਹੋ ਗਿਆ। ਨਿਜ ਜੀਵਨ ਕੀ ਆਸ ਚੁਕਾਈ, ਵੀ ਹੁਣ ਮੈਂ ਜਿਉਂਦਾ ਰਹਾਂਗਾ ਆਸਾ ਇਹਨੇ ਖਤਮ ਕਰ ਲਈ ਵੀ ਹੁਣ ਤਾਂ ਮੈਂ ਮਰਾਂਗਾ ਹੀ। ਪਸਰੇ ਨੈਣ ਭਯਾਨਕ ਭਾਰੇ, ਗਿਰੀ ਕਹਿੰਦੇ ਭਿਆਨਕ ਜਿਹੜੇ ਨੇਤਰੇ ਦੇ ਅੱਡੇ ਜੇ ਗਏ ਹੈ। ਗਿਰਿਓ ਅਵਨ ਪਾਰ ਖਾਏ ਪਿਛਾਰੇ, ਭਾਟਣੀ ਜੀ ਖਾ ਕੇ ਨਾ ਖੀਰੀ ਧਰਤੀ ਤੇ ਡੈਣ ਡਿੱਗ ਪਿਆ ਮਰ ਕੇ। ਮਾਨੋ ਵਧਿਓ ਵਿਧਿਆਂਚਲ ਭਾਰੀ, ਕਹਿੰਦੇ ਆਂ ਡਿੱਗਿਆ ਜਿਵੇਂ ਕਿ ਮਾਨੋ ਕਹਿੰਦੇ ਜਿਹੜਾ ਵਿਧਿਆਂਚਲ ਨਾਵੇਂ ਪਹਾੜ ਬਹੁਤ ਉੱਚਾ ਵਧਿਆ ਹੋਇਆ। ਪਰਿਓ ਧਰਨ ਪਰ ਗੁਰੂ ਅਗਾਰੀ, ਉਹ ਆਪਣੇ ਕਹਿੰਦੇ ਅਗਸਤ ਗੁਰੂ ਦੇ ਅੱਗੇ ਕਹਿੰਦੇ ਧਰਤੀ ਤੇ ਆ ਪਿਆ ਸੀ ਮੱਥਾ ਟੇਕਣ ਸਮੇਂ। ਇਸ ਤਰ੍ਹਾਂ ਕਹਿੰਦੇ ਦੈਣ ਡਿੱਗਿਆ ਧਰਤੀ ਤੇ ਪੜਕਣ ਘੁੰਮਣ ਘੇਰੀ ਜੀ ਖਾ ਕੇ ਜਿਵੇਂ ਉਹ ਵਿਧਿਆਚਲ ਪਾਰ ਹੇਠਾਂ ਡਿੱਗਿਆ ਸੀ। ਉਹ ਪੁਰਾਣਕ ਸਾਖੀ ਜੀ ਹੈ ਵੀ ਜਿਹੜਾ ਵਿਧਿਆਚਲ ਨਾਵੇਂ ਪਹਾੜ ਹੈ ਇਹ ਬਹੁਤ ਉੱਚਾ ਕਹਿੰਦੇ ਵੱਧ ਗਿਆ ਸੀ। ਇਹਦਾ ਖਿਆਲ ਸੀ ਵੀ ਸੂਰਜ ਮੇਰੀ ਪਰਿਕਰਮਾ ਕਰੇ, ਸੂਰਜ ਮੇਰੇ ਇਰਦ ਗਿਰਦ ਦੇ ਘੁੰਮੇ। ਇਸ ਤਰ੍ਹਾਂ ਕਹਿੰਦੇ ਜਾਣ ਕੇ ਦੇਵਤਿਆਂ ਨੇ ਸੰਸਾ ਕੀਤਾ ਵੀ ਜੇ ਇੱਧਰ ਹੋ ਗਿਆ ਤਾਂ ਸਾਰੇ ਹਨੇਰ ਪੈ ਜਾਊਗਾ, ਬਹੁਤ ਔਖਿਆਈ ਹੋਜੂ ਮਾਤ ਲੋਕ ਦੇ ਵੀ ਇੱਥੇ ਵੀ। ਉਸ ਵੇਲੇ ਕਹਿੰਦੇ ਫਿਰ ਜਿਹੜਾ ਅਗਸਤ ਰਿਖੀ ਉਹਦੇ ਕੋਲ ਦੇਵਤਿਆਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਹਨੂੰ ਹੇਠਾਂ ਸਿੱਟੋ, ਇਹ ਤਾਂ ਬਹੁਤਾ ਤਾਂ ਉੱਚਾ ਹੁੰਦਾ ਆਉਂਦਾ ਹੈ, ਖਤਰਾ ਹੈ। ਕਹਿੰਦੇ ਫਿਰ ਉਹ ਅਗਸਤ ਰਿਖੀ ਨੇ ਵਿੰਧਿਆਚਲ ਨਾਵੇਂ ਪਹਾੜ ਨੂੰ ਕੋਲ ਬੁਲਾਇਆ, ਅਤੇ ਜਦੋਂ ਆਇਆ ਨੇ ਫਿਰ ਆਪਣੇ ਗੁਰੂ ਨੂੰ ਤਾਂ ਮੱਥਾ ਟੇਕਣਾ ਹੀ ਸੀ। ਜਦੋਂ ਕਹਿੰਦੇ ਮੱਥਾ ਟੇਕਿਆ ਧਰਤੀ 'ਤੇ, ਕਹਿੰਦੇ ਚੰਗਾ ਇੱਥੇ ਹੀ ਪਿਆਰ ਹੈ। ਕਹਿੰਦੇ ਇਸ ਤਰ੍ਹਾਂ ਹੁਣ ਉਹ ਧਰਤੀ ਦੇ ਕਾਫੀ ਹੇਠਾਂ ਹੈ, ਵਿੰਧਿਆਚਲ ਪਹਾੜ ਜਿੰਨਾ ਉੱਪਰ ਇੰਨਾ ਹੀ ਹੁਣ ਹੇਠਾਂ ਹੈ ਉਦੋਂ ਦਾ। ਕਹਿੰਦੇ ਇਸ ਤਰ੍ਹਾਂ ਇਹ ਧਰਤੀ 'ਤੇ ਪਿਆ, ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਦਿਨ ਡਿੱਗਿਆ ਧਰਤੀ 'ਤੇ ਵਿੰਧਿਆਚਲ ਪਹਾੜ ਵਾਂਗੂ ਡਿੱਗਿਆ, ਜਿਵੇਂ ਅਸੀਂ ਨਾ ਗੁਰੂ ਦੇ ਚਰਨਾਂ 'ਤੇ ਉਹ ਡਿੱਗਿਆ ਪਿਆ ਹੈ। ਪਰੇ ਉਹ ਧਰਨ ਪਰ ਗੁਰੂ ਅਗਾਰੀ, ਅਗਸਤ ਗੁਰੂ ਦੇ ਅੱਗੇ ਕਹਿੰਦੇ ਉਹ ਵਿੰਧਿਆਚਲ ਪਹਾੜ ਧਰਤੀ 'ਤੇ ਪੈ ਗਿਆ ਸੀ, ਉਹ ਪਿਆ ਦੈਨ ਡਿੱਗਿਆ ਪਿਆ। ਤਿਹ ਕੇ ਤਰੇ ਤਰੋਵਰ ਜੇਤੇ, ਉਹ ਦੈਨ ਦੇ ਹੇਠਾਂ ਕਹਿੰਦੇ ਜਿੰਨੇ ਦਰਖਤ ਸੀ ਟੁੱਟ ਗਏ ਚੂਰਨ ਭੇਤੇ ਤੇ, ਸਾਰੇ ਟੁੱਟ ਕੇ ਐਨ ਚੂਰਾ ਚੂਰਾ ਹੋ ਗਿਆ, ਕੁਝ ਨਹੀਂ ਰਿਹਾ, ਉਹਨਾਂ ਦਾ ਚੂਰਨ ਬਣ ਗਿਆ। ਸਵਈਆ ਬੰਦ ਗਯੋ ਮੁਖ ਸਾ ਸਵਾਸ ਜਬੈ, ਜਦੋਂ ਕਹਿੰਦੇ ਮੂੰਹ ਦੇ ਜਿਹੜੇ ਸਵਾਸ ਜੇ ਬੰਦ ਹੋ ਗਏ ਦੈਂਤ ਦੇ, ਤਬ ਦੇਹ ਛੁੱਟੀ ਤ੍ਰੇਹ ਤੇਹ ਪ੍ਰਾਣ ਉਡਾਈ, ਉਸ ਵੇਲੇ ਦੀ ਦੇਹ ਛੁੱਟ ਗਈ ਹੈ, ਜਿਹੜੇ ਪ੍ਰਾਣ ਹੈ ਕਹਿੰਦੇ ਵਿੱਚੋਂ ਨਿਕਲ ਗਏ ਉੱਡ ਗਏ ਤਾਂ। ਭਾਖਤ ਜੈ ਪੁਨ ਜੈ ਸੁਰ ਬਾਸਵ, ਇਸ ਤਰ੍ਹਾਂ ਕਹਿੰਦੇ ਫਿਰ ਮੁੱਖੋਂ ਜਿਹੜੇ ਦੇਵਤੇ ਹਨ ਇੰਦਰ ਹੈ ਉਹ, ਜੈ ਹੋਵੇ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ, ਫਤਿਹ ਹੋਵੇ, ਉਹ ਦੇਵਤੇ ਇੰਦਰ ਸਮੇਤ ਬੋਲ ਰਹੇ ਹੈ। ਫੂਲਨ ਕੀ ਬਰਖਾ ਬਰਖਾਈ, ਮਹਾਰਾਜ ਬਚ ਗਏ ਹੈ, ਦੈਂਤ ਮਰ ਗਿਆ, ਉੱਠ ਕੇ ਡਿੱਗ ਪਿਆ, ਤੇ ਫੁੱਲਾਂ ਦੀ ਬਾਰਿਸ਼ ਕਰ ਰਹੇ ਦੇਵਤੇ ਇੰਦਰ ਸਮੇਤ। ਸੰਗ ਲਏ ਮਰਦਾਨਹਿ ਕੋ ਨਿਕਸੇ, ਇੱਧਰ ਮਹਾਰਾਜ ਕਹਿੰਦੇ ਮਰਦਾਨੇ ਨੂੰ ਨਾਲ ਲੈ ਕੇ ਤੇ ਬਾਹਰ ਨਿਕਲਿਆ ਉਹਦੇ ਸਰੀਰ ਤੋਂ। ਗੁਰ ਬਾਹਰ ਐਸ ਸੁਹਾਈ, ਗੁਰੂ ਮਹਾਰਾਜ ਇਸ ਤਰ੍ਹਾਂ ਬਾਹਰ ਆਏ ਕਹਿੰਦੇ ਸੋਭ ਨੀਕ ਹੋ ਰਹੇ। ਪੰਨਗ ਦੈਤ ਕੁਚੀਰ ਮਨੋ, ਮਾਨੋ ਕ੍ਰਿਸ਼ਨ ਭਗਵਾਨ ਨੇ ਜਿਹੜਾ ਅਗਾਸਰ ਨਾਮੇ ਦੈਂਤ ਜੀ ਜੋ ਸੱਪ ਦਾ ਵੱਡਾ ਸਾਰਾ ਸਰੀਰ ਜੀ ਧਾਰ ਕੇ ਆਇਆ ਸੀ ਗਵਾਲਿਆਂ ਨੂੰ ਤੇ ਕ੍ਰਿਸ਼ਨ ਜੀ ਨੂੰ, ਉਹ ਅੰਦਰੇ ਨਿਗਲ ਲਿਆ ਸੀ, ਇਸਨੇ ਵੀ ਅੰਦਰੇ ਲਗਾ ਲਿਆ ਸੀ ਜਿਵੇਂ ਮਰਦਾਨੇ ਨੂੰ ਲਗਾਇਆ ਸੀ। ਉਹ ਕ੍ਰਿਸ਼ਨ ਜੀ ਨੇ ਵੀ ਅੰਦਰ ਜਾ ਕੇ ਇਸੇ ਤਰ੍ਹਾਂ ਸੀਰ ਵਧਾਇਆ ਸੀ, ਅਤੇ ਇਸ ਤਰ੍ਹਾਂ ਇਹ ਅਗਾਸਰ ਦੇ ਸੱਪ ਬਣਿਆ ਸੀ, ਇਹਨੂੰ ਮਾਰ ਦਿੱਤਾ ਸੀ। ਉਹ ਭਾਂਦੇ ਰਿਹਾ ਕਵੀ, ਪੰਨਗ ਦੈਤ ਨਿਕਸੇ ਸੰਗ ਗੋਪਨ ਸ੍ਰੀ ਜਦ ਰਾਏ, ਉਹ ਕਹਿੰਦੇ ਹੈ ਤਾਂ ਇਹਦਾ ਅਗਾਸਰ ਦੈਂਤ ਦਾ ਨਾਂ ਸੀ ਅਤੇ ਸੱਪ ਬਣ ਕੇ ਆਇਆ ਸੀ ਵੱਡਾ ਸਾਰਾ, ਅੰਦਰ ਨਿਕਲ ਰਹੇ ਸੀ ਜਿਸ ਤਰ੍ਹਾਂ ਕਹਿੰਦੇ ਗਵਾਲਿਆਂ ਸਾਹਿਬ ਕ੍ਰਿਸ਼ਨ ਜੀ ਨਿਕਲੇ ਆਏ ਸੀ, ਉਹ ਮਰਦਾਨਾ ਤੇ ਸਤਿਗੁਰੂ ਇਹਦੇ ਸਰੀਰ ਵਿੱਚੋਂ ਬਾਹਰ ਨਿਕਲਿਆ ਏ ਦੈਂਤ ਦੇ। ਰਾਖਸ਼ ਸੁੰਦਰ ਦੇਹ ਧਰਾ, ਉਧਰ ਕਹਿੰਦੇ ਜਿਹੜਾ ਦੈਂਤ ਹੈ ਉਸਨੇ ਆਹ ਸਰੀਰ ਛੱਡ ਕੇ ਹੋਰ ਬੜਾ ਸੋਹਣਾ ਸਰੀਰ ਧਾਰਨ ਕਰ ਲਿਆ ਹੈ। ਜਿਹ ਚਾਰ ਭੁਜਾ ਸੁਤ ਕੁੰਡਲ ਪਾਏ, ਸਰੀਰ ਦੀਆਂ ਕਹਿੰਦੇ ਚਾਰ ਜੋਹਾਂ ਬਾਹਾਂ ਬਣ ਗਈਆਂ ਸੋਹਣੀਆਂ, ਤੇ ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾਏ ਸਜ ਰਹੇ ਹੈ। ਪੀਤ ਦਕੂਲ ਬਿਰਾਜਤ ਉਪਰ, ਪੀੜੇ ਰੰਗ ਦਾ ਜਿਹੜਾ ਪਰਨਾ ਜਾ ਬੰਨਿਆ ਸਿਰ ਤੇ, ਕਹਿੰਦੇ ਸਜ ਰਿਹਾ ਇਸ ਦੇ। ਸ਼ਿਆਮ ਸਰੂਪ ਭਲੀ ਸ਼ਬ ਛਾਏ, ਸ਼ਿਆਮ ਸਰੂਪ ਬਣ ਗਿਆ ਹੈ ਤੇ ਭਲੀ ਚੰਗੀ ਛਵੀ ਚੰਗੀ ਸੋਭਾ ਛਾ ਰਹੀ ਫੈਲ ਰਹੀ ਹੈ। ਪੂਰਬ ਬੰਧਨ ਕੋ ਕਰਕੇ, ਇਸ ਤਹਿਤ ਨੇ ਆ ਸੋਹਣੇ ਸਰੂਪ ਵਿੱਚ ਹੋ ਕੇ ਤੇ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਿਆ ਹੈ। ਪਸ਼ ਪ੍ਰਸ਼ੰਸ਼ਸ ਕੇ ਪੁਨ ਬੈਨ ਅਲਾਏ, ਸਤਿਗੁਰੂ ਦੇ ਉਸ ਤੀਰੇ ਜਿਹੜੇ ਬਚਨ ਕਹਿਣ ਲੱਗਿਆ ਹੈ। ਹੇ ਕਰਤਾਰ ਧਰਿਓ ਅਵਤਾਰ, ਹੇ ਕਰਤਾਰ ਤੁਸੀਂ ਧਰਤੀ ਤੇ ਸਰੀਰ ਧਾਰਿਆ ਹੈ। ਕਲੀ ਮਹਿ ਆਇਕ ਨਾਮ ਜਪਾਏ, ਜਗ ਵਿੱਚ ਆ ਕੇ ਨਾਮ ਜਪਾਇਆ ਤੁਸਾਂ ਨੇ ਕਰਤਾਰ। ਹਮ ਸੇ ਜੋ ਅਗੀ ਤਿੰਨ ਕੋ ਗਤ ਦੇਵਨ, ਕਰਤਾਰ ਸਾਡੇ ਵਰਗੇ ਜਿਹੜੇ ਬਹੁਤ ਵੱਡੇ ਪਾਪੀ ਉਹਨਾਂ ਨੂੰ ਮੁਕਤ ਮੁਕਤੀ ਦੇਣ ਵਾਸਤੇ ਆਵਨ ਭਾ ਤੁਮਰੋ ਇਹ ਥਾਈ ਕਰਤਾਰ ਗੁਰੂ ਨਾਨਕ ਸਰੂਪ ਦੇ ਵਿੱਚ ਹੋ ਕੇ ਤੁਹਾਡਾ ਇਸ ਥਾਂ ਤੇ ਆਉਣਾ ਹੋਇਆ ਹੈ। ਜਗ ਖੰਡਤ ਹੋ ਸਭ ਪਿੰਡਨ ਕੋ ਸੰਸਾਰ ਦੇ ਜਿਹੜੇ ਪਖੰਡੀ ਲੋਕ ਹੈ ਉਹਨਾਂ ਦੇ ਪਖੰਡ ਨੂੰ ਤੁਸੀਂ ਨਾਸ ਕਰ ਰਹੇ ਹੋ ਇਹ ਕਰਤਾਰ ਰੂਪ ਗੁਰੂ ਨਾਨਕ ਸਾਹਿਬ। ਸ਼ੁਭ ਮਾਰਗ ਮੈਂ ਨਾਰ ਦੇਹੋ ਚਲਾਈ ਮਹਾਰਾਜ ਚੰਗੇ ਭਾਉ ਭਗਤੀ ਦੇ ਰਸਤੇ ਲੋਕਾਂ ਨੂੰ ਚਲਾ ਰਹੇ ਹੋ ਜੀ। ਦਸਵਾਂ ਅਵਤਾਰ ਧਰੈ ਅਬ ਆਪ ਇਸੇ ਤਰ੍ਹਾਂ ਹੁਣ ਮਹਾਰਾਜ ਕੁਛ ਸਮੇਂ ਤੋਂ ਬਾਅਦ ਆਪ ਜੀ ਦਸਵਾਂ ਅਵਤਾਰ ਵੀ ਧਾਰੋਗੇ ਸੰਸਾਰ ਵਿੱਚ। ਲੰਬ ਹੋ ਹਿੰਦ ਕੀ ਪੈਜ ਰਖਾਈ ਇਸੇ ਤਰ੍ਹਾਂ ਹਿੰਦੂਆਂ ਦੇ ਆਸਰੇ ਹੋ ਕੇ ਇਹਨਾਂ ਦੀ ਇੱਜ਼ਤ ਬਰੋਗ ਰੱਖੋਗੇ ਇਹਨਾਂ ਦਾ ਤਿਰਕ ਜੰਜੂ ਜਾ ਰੱਖੋਗੇ ਬਚਾ ਕੇ ਇਹਨਾਂ ਦਾ। ਤਨ ਮਾਨਵ ਧਾਰ ਕੈ ਧਾਰ ਕੈ ਪ੍ਰੋਖ ਫਿਰੋ ਇਹ ਕਰਤਾਰ ਤੁਸੀਂ ਮਨੁੱਖ ਦਾ ਸ਼ਰੀਰ ਜਾ ਧਾਰ ਕੇ ਗੋਤ ਹੋਏ ਫਿਰ ਰਹੇ ਹੋ। ਸ਼ਰਧਾ ਜੋ ਧਰੈ ਤਿੰਨ ਕੋ ਗਤ ਦਾਈ ਇਹ ਕਰਤਾਰ ਰੂਪ ਗੁਰੂ ਨਾਨਕ ਜਿਹੜੇ ਸ਼ਰਧਾ ਧਾਰਨ ਕੇ ਉਹਨਾਂ ਨੂੰ ਤੁਸੀਂ ਮੁਕਤੀ ਦਾਤੇ ਹੋਵੋਗੇ ਮੁਕਤ ਕਰ ਦਿਓਗੇ। ਮਰ ਹਰੀ ਛੰਦ ਲਖ ਮੈਂ ਮਰਦਾਨਾ ਉਰ ਬਿਸ ਮਨ ਇਸ ਤਰ੍ਹਾਂ ਕਹਿੰਦੇ ਜਾਣ ਕੇ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਹਿਰਦੇ ਵਿੱਚ ਚਰਜੇ ਹੋ ਗਏ। ਗੁਰੂ ਹਿਰਦੇ ਇਹੋ ਜਾਨ ਗੁਰੂ ਮਹਾਰਾਜ ਨੇ ਸਾਡੇ ਹਿਰਦੇ ਦੀ ਜਾਣ ਲਈ ਵੀ ਇਹ ਚਰਜੇ ਹੋਏ ਪਏ ਆ ਦੋਵੇਂ ਸਾਥੀ। ਪੂਜਾ ਪੁਨ ਸੋਈ ਤੁਮ ਕੋ ਹੋਈ ਜਿਹੜਾ ਉਹ ਸਤੀ ਜੀ ਕਰ ਰਿਹਾ ਨਾ ਚਾਰ ਬਾਹਾਂ ਵਾਲਾ ਹੋ ਕੇ ਸੋਹਣਾ ਸਜ ਕੇ ਉਸਨੂੰ ਮਹਾਰਾਜ ਨੇ ਪੁੱਛਿਆ ਵੀ ਤੂੰ ਕੌਣ ਹੈ। ਸਭ ਵਿਦ ਕਰੋ ਬਖਾਨ ਇਹ ਆਪਣੀ ਸਾਰੀ ਜਿਹੜੀ ਗੱਲਬਾਤ ਹੈ ਕਹਿੰਦੇ ਖੋਲ ਕੇ ਉਚਾਰ ਕੇ ਦੱਸਾਂ ਨੂੰ। ਨਿਜ ਗਾਥ ਉਚਾਰੀ ਪ੍ਰਭੂ ਅਗਾਰੀ ਉਸ ਵੇਲੇ ਕਹਿੰਦੇ ਪਰਮੇਸ਼ਰ ਨੂੰ ਸਤਿਗੁਰੂ ਦੇ ਅੱਗੇ ਉਸਨੇ ਕਹਿੰਦੇ ਕਥਾ ਜੀ ਸਾਰੀ ਉਚਾਰਨ ਕੀਤੀ ਆਪਣੀ ਜਿਹੜੀ ਕਹਾਣੀ ਦੱਸੀ। ਸੁਣ ਹੋ ਉਧਾਰਕ ਮੇਰੇ ਇਹ ਮੇਰਾ ਉਧਾਰ ਕਰਨ ਵਾਲੇ ਕਰਤਾਰ ਦਾ ਸਰੂਪ ਗੁਰੂ ਨਾਨਕ ਸਾਹਿਬ ਮੇਰੀ ਪਿਛਲੀ ਕਹਾਣੀ ਸੁਣੋ ਜੀ। ਜਬ ਜਨਕ ਵਿਦੇਹੀ ਤਬ ਨਰ ਦੇਹੀ ਜਦੋਂ ਮਹਾਰਾਜ ਸਤਯੁਗ ਦੇ ਸਮੇਂ ਵਿੱਚ ਜਨਕ ਰਾਜਾ ਹੋਇਆ ਹੈ ਤਦੋਂ ਮਹਾਰਾਜ ਮੈਂ ਦੈਨ ਦੀ ਮਨੁੱਖਾ ਦੇ ਸੀ ਉਸ ਵੇਲੇ ਉਤੋਂ ਰਸੋਈਆ ਚੇਰ ਮਹਾਰਾਜ ਜਿਹੜਾ ਜਨਕ ਰਾਜਾ ਉਹਦਾ ਰਸੋਈਏ ਦਾ ਸੇਵਕ ਸੀ ਰਸੋਈਏ ਦੇ ਹੇਠਾਂ ਕੰਮ ਕਰਨ ਵਾਲਾ ਸੀ। ਇੱਕ ਕਾਲ ਨਰੇਂਦੂ ਸੰਤਨ ਨੌਂਦੂ ਇੱਕ ਸਮੇਂ ਦੀ ਗੱਲ ਹੈ ਮਹਾਰਾਜ ਜਿਹੜਾ ਜਨਕ ਰਾਜਾ ਉਹਨੇ ਸਾਧੂਆਂ ਸੰਤਾਂ ਨੂੰ ਆਪਣੇ ਘਰਾਂ ਨੰਦਾ ਦਿੱਤਾ ਸੀ। ਕਰੀ ਰਸੋਈ ਸਾਰ ਇਸ ਤਰ੍ਹਾਂ ਮਹਾਰਾਜ ਮੈਂ ਰਸੋਈਏ ਨਾਲ ਮਿਲ ਕੇ ਸੋਹਣੀ ਵਧੀਆ ਰਸੋਈ ਸੋਹਣਾ ਲੰਗਰ ਤਿਆਰ ਕੀਤਾ ਸੀ। ਤਬ ਮੁਝ ਸ਼ੁੱਧ ਲਾਗੇ ਸਭ ਹਿੰਨ ਆਗੇ ਉਸ ਵੇਲੇ ਮੈਨੂੰ ਬੜੀ ਭੁੱਖ ਜੀ ਲੱਗੀ ਸੇਵਕ ਨੂੰ ਮੈਂ ਸਾਰਿਆਂ ਤੋਂ ਪਹਿਲਾਂ ਹੀ ਕੀਨ ਦੁਰਾਏ ਆਹਾਰ ਇਸ ਤਰ੍ਹਾਂ ਲੋਕੋ ਲੁਕ ਛਿਪ ਕੇ ਜਿਹਨਾਂ ਪਾਸੇ ਜੇ ਹੋ ਕੇ ਸਾਰਿਆਂ ਸਾਧਾਂ ਸੰਤਾਂ ਤੋਂ ਪਹਿਲਾਂ ਹੀ ਭੋਜਨ ਛਕ ਲਿਆ। ਨਿਰਿਪ ਨੈ ਜਬ ਜਾਨੀ ਗੇਰਾ ਬਖਾਨੀ ਜਨਕ ਰਾਜੇ ਨੇ ਜਾਣਿਆ ਵੀ ਰਸੋਈਏ ਦੇ ਸੇਵਕ ਨੇ ਪਹਿਲਾਂ ਹੀ ਭੋਜਨ ਛਕ ਲਿਆ ਭੋਗ ਲਾ ਲਿਆ ਉਹਨਾਂ ਨੇ ਆ ਕੇ ਰੱਬ ਦਾ ਨਾਂ ਲੈਣਾ ਸੀ ਫਿਰ ਪਰਮੇਸ਼ਰ ਨੂੰ ਭੋਗ ਲਵਾਉਣਾ ਸੀ ਫਿਰ ਸਾਧੂਆਂ ਨੇ ਛਕਣਾ ਸੀ ਇਹਨੇ ਜੂਠਾ ਕਰਤਾ ਖਾ ਕੇ। ਕਹਿੰਦੇ ਜਦੋਂ ਜਨਕ ਰਾਜੇ ਨੇ ਜਾਣਿਆ ਇਸ ਤਰ੍ਹਾਂ ਝੂਠੀ ਭਈ ਰਸੋਏ ਇਹ ਨੌਕਰ ਨੇ ਗੋਤ ਹੋ ਕੇ ਪਹਿਲਾਂ ਹੀ ਖਾ ਲਈ ਇਹ ਤਾਂ ਰਸੋਈ ਹੁਣ ਝੂਠੀ ਹੋ ਗਈ ਹੈ ਤਾਂ ਹੁਣ ਭਗਵਾਨ ਨੂੰ ਭੌਣ ਲਾਉਣ ਯੋਗ ਨਹੀਂ ਰਹੀ ਹੈ। ਸਰਤਾ ਮਹਿੰਡਾਰੀ ਸੰਤ ਨਖਵਾਰੀ ਮਹਾਰਾਜ ਫਿਰ ਜਨਕ ਰਾਜੇ ਨੇ ਉਹ ਸਾਰੀ ਰਸੋਈ ਜਿੰਨਾ ਲੰਗਰ ਪਾਣੀ ਚੁੱਕ ਕੇ ਨਦੀ ਵੀ ਸੁਟਾ ਤਾ ਸਾਧੂਆਂ ਨੂੰ ਨਹੀਂ ਛਕਾਇਆ ਸੀ ਦੁਬਾਰਾ ਤਿਆਰ ਕਰਵਾਇਆ ਸੀ। ਲੱਖ ਔਗੁਣ ਮਮ ਸੋਏ ਮੇਰਾ ਜਿਹੜਾ ਗੁਨਾਹ ਵੀ ਇਹਨੇ ਚੋਰੀ ਛਿਪੇ ਲੁਕ ਛਿਪ ਕੇ ਪਹਿਲਾਂ ਖਾਗ ਲਿਆ ਹੈ। ਸਵਈਆ ਸਰਾਪ ਦਇਓ ਪੁਨ ਭੂਪਤ ਮੋਹੇ ਇਹ ਗੁਰੂ ਨਾਨਕ ਸਾਹਿਬ ਕਰਤਾਰ ਦਾ ਸਰੂਪ ਫਿਰ ਗੁੱਸੇ ਵਿੱਚ ਆ ਕੇ ਜਨਕ ਰਾਜੇ ਮੈਨੂੰ ਆਹ ਸਰਾਪ ਦੇ ਦਿੱਤਾ ਕਹਿਓ ਵੱਡ ਰਾਖਸ਼ ਹੋ ਵਹ ਜਾਈ ਸਾਡੇ ਰਸੋਈਏ ਦੇ ਨੌਕਰ ਚਾਕਰ ਤੂੰ ਆਹ ਸਰੀਰ ਛੱਡ ਕੇ ਬੜਾ ਭਾਰੀ ਵੱਡਾ ਰਾਖਸ਼ ਹੋ ਜਾ ਖਾਈ ਚਲ ਮਾਸ ਮੂਸ ਦੀਨ ਭਇਓ ਸੁਨ ਬੂਝਤ ਮੈਂ। ਮਹਾਰਾਜ ਇਸ ਤਰ੍ਹਾਂ ਸੁਣ ਕੇ ਜਨਕ ਰਾਜੇ ਤੋਂ ਮੈਂ ਬਹੁਤ ਦੀਨ ਹੋਇਆ, ਨਿਮਰਤਾ ਸਹਿਤ ਹੋਇਆ। ਫਿਰ ਪੁੱਛਿਆ ਜਨਕ ਰਾਜੇ ਨੂੰ ਕਬ ਹੋਵੇ ਹਕੀਕਤ ਦੇਹੋ ਬਤਾਈ, ਮੇਰੇ ਗਰੀਬ ਦੀ ਕਦੋਂ ਕਲਿਆਣ ਹੋਏਗੀ ਮੈਨੂੰ ਤੁਸੀਂ ਦੱਸ ਦਿਓ ਹੁਣੇ ਹੀ। ਭੂਪ ਭਨਿਓ ਕਲ ਕਾਲ ਵਿਖੇ, ਜਦੋਂ ਮੈਂ ਨਿਮਰਤਾ ਸਹਿਤ ਕਿਹਾ ਬੇਨਤੀ ਕੀਤੀ, ਫਿਰ ਜਨਕ ਰਾਜੇ ਨੇ ਕਿਹਾ ਸੀ ਵੀ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਰੂਪ ਧਰੈ ਹਰ ਜਾਈ, ਜਿਹੜਾ ਵਾਹਿਗੁਰੂ ਪਰਮੇਸ਼ਰਾ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਨ ਕਰੇਗਾ ਧਰਤੀ ਤੇ, ਨਾਮ ਜਪਾਇਕ ਲੋਕ ਉਧਾਰਨ, ਗੁਰੂ ਨਾਨਕ ਸਾਹਿਬ ਨਾਮ ਜਪਾਉਣਗੇ ਲੋਕਾਂ ਦਾ ਉਧਾਰ ਕਰਨਗੇ, ਤਾਹੇ ਮਿਲਾਪ ਤੇ ਸਰਾਪ ਮਿਟਾਈ। ਸੇਵਕ ਉਹਨਾਂ ਗੁਰੂ ਨਾਨਕ ਦੇ ਨਾਮ ਮਿਲਾਪ ਨਾਲ ਤੇਰਾ ਇਹ ਸਰਾਪ ਤੋਂ ਛੁਟਕਾਰਾ ਹੋ ਜਾਏਗਾ। ਮਰ ਹਰੀ ਛੰਦ ਅਬ ਭਇਓ ਮਿਲਾਪਾ, ਮਿਟ ਗਏ ਸਰਾਪਾ। ਗੁਰੂ ਨਾਨਕ ਸਾਹਿਬ ਤੁਸੀਂ ਪਰਮੇਸ਼ਰ ਰੂਪ ਹੈ, ਤੁਹਾਡੇ ਨਾਲ ਮੇਰਾ ਮੇਲ ਮਿਲਾਪ ਹੋ ਗਿਆ, ਜਨਕ ਰਾਜੇ ਦਾ ਜਿਹੜਾ ਸਰਾਪ ਦਿੱਤਾ ਉਹ ਤੋਂ ਮੇਰਾ ਹੁਣ ਖੈੜਾ ਛੁੱਟ ਗਿਆ। ਰਾਖਸ਼ ਤਨ ਪਲਟਾਏ, ਮਹਾਰਾਜ ਦੇਖ ਲੋ ਸਰਾਪ ਛੁੱਟਣ ਕਰਕੇ ਬਖਸ਼ਣ ਕਰਕੇ ਮੇਰਾ ਸਰੀਰ ਬਦਲ ਗਿਆ, ਦੇਵ ਰੂਪ ਹੋ ਗਿਆ ਹਾਂ। ਕਹਿ ਗਾਥਾ ਸਭ ਹੀ ਬੰਦਤ ਤਬ ਹੀ, ਕਿਉਂ ਮਹਾਰਾਜ ਨੂੰ ਸਾਰੀ ਪਿਛਲੀ ਜਨਕ ਰਾਜੇ ਦੀ ਕਥਾ ਕਹਿ ਕੇ ਫਿਰ ਮੱਥਾ ਟੇਕ ਰਿਹਾ ਹੈ। ਗਯੋ ਬਕੁੰਠ ਹਤਾਏ, ਇਸ ਤਰ੍ਹਾਂ ਕਹਿੰਦੇ ਬੜੀ ਛੇਤੀ ਬਕੁੰਠ ਨੂੰ ਚਲਿਆ ਹੋ ਗਿਆ, ਮੁਕਤ ਹੋ ਕੇ ਦੈਂਤ। ਪਿਖ ਸੁਨ ਮਰਦਾਨਾ ਭਇਓ ਹੈਰਾਨਾ, ਮਰਦਾਨਾ ਵੇਖ ਕੇ ਸੋਹਣੇ ਰੂਪ ਵਿੱਚ ਤੇ ਬਕੁੰਠ ਨੂੰ ਜਾਂਦਾ ਦੇਖ ਕੇ ਮਰਦਾਨਾ ਬਹੁਤ ਖੁਸ਼ ਹੋਇਆ ਹੈ। ਨਮਸਕਾਰ ਪਗ ਕੀਨ, ਹਾਂ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਇਸਨੇ। ਹੋ ਤੁਮ ਜਗਦੀਸ਼ਾ ਮਾਇਆ ਕਰੀਸਾ, ਮਹਾਰਾਜ ਹੇ ਗੁਰੂ ਨਾਨਕ ਤੁਸੀਂ ਤਾਂ ਜਗਤ ਦੇ ਮਾਲਕ, ਬੜੀ ਮਿਹਰ ਕੀਤੀ ਇਸ ਤੇ। ਮਹਿਮਾ ਮੈਂ ਨਹ ਜੀਨ, ਮਹਿਮਰਾਸੀ ਨੇ ਮਹਾਰਾਜ ਤੁਹਾਡੀ ਮਹਿਮਾ ਨੀ ਜਾਣੀ, ਪੁੱਠੇ ਹੀ ਬੋਲਣਾ। ਵੱਡ ਰਾਖਸ਼ ਮਾਰਿਓ ਮੁਝੇ ਛੁਟਾਰਿਓ, ਦੇਖੋ ਮਹਾਰਾਜ ਮੇਰੇ ਕਰਕੇ ਵੱਡਾ ਰਾਖਸ਼ ਮਾਰਤਾ ਤੇ ਮੈਨੂੰ ਜਿਉਂਦੇ ਨੂੰ ਛਡਾ ਲਿਆ, ਤੁਸੀਂ ਬਚਾ ਲਿਆ। ਜਿਹ ਦੀਰਘ ਵਿਸਤਾਰ, ਜਿਹਦਾ ਸਰੀਰ ਦਾ ਬਹੁਤ ਵੱਡਾ ਫਲਾ ਸੀ, ਦੋਹੋ ਕੋਹਾਂ ਤੱਕ ਤਾਂ ਉੱਚਾਈ ਸੀ। ਤਿਹ ਤਰੇ ਤਰੋਵਰ ਚੂਰਨ ਭੇ ਧਰ, ਮਰ ਕੇ ਡਿੱਗਿਆ ਮਾਲਾ ਦੇਖ ਲੋ ਦੇ ਹੇਠਾਂ, ਜਿੰਨੇ ਦਰਖਤ ਸੀ ਚੂਰਾ ਚੂਰਾ ਹੋ ਗਏ। ਨੌ ਯੋਜਨ ਆਕਾਰ, ਹੁਣ ਜਿਹੜਾ ਸਰੀਰ ਦਾ ਆਕਾਰ ਨੌ ਯੋਜਨ ਤੱਕ ਬਣ ਗਿਆ, 36 ਕੋਹ ਤੱਕ ਫੈਲ ਗਿਆ। ਇਹ ਬਿਧ ਗਤ ਪਾਈ ਕੌਣ ਕਮਾਈ, ਹੁਣ ਜਿਹੜੀ ਉਹਨੇ ਦੇਵ ਦੇਵੀ ਹੀ ਪਾਈ ਹੈ, ਸਭ ਕੁੰਠ ਨੂੰ ਗਿਆ, ਇਹ ਕਿਹੜੀ ਉਹਨੇ ਕਮਾਈ ਕੀਤੀ ਸੀ। ਤੀਜਾ ਹਮੇ ਬਤਾਏ, ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਦੀ ਉਹਨੇ ਕੋਈ ਚੰਗੀ ਕਮਾਈ ਕੀਤੀ ਜਿਸ ਕਰਕੇ ਆਪ ਨਾਲ ਮਿਲਾਪ ਹੋ ਕੇ ਬਕੁੰਠਾਂ ਨੂੰ ਗਿਆ, ਉਹ ਵੀ ਦੱਸ ਦਿਓ ਨਾਲ ਹੀ। ਜੀਵਨ ਸੰਤਾਪੀ ਇਹ ਵੱਡ ਪਾਪੀ, ਮਹਾਰਾਜ ਦੈਂਤ ਬੜਾ ਪਾਪੀ ਸੀ, ਸਾਰੇ ਜੰਗਲ ਦੇ ਜੀਵਾਂ ਨੂੰ ਦੁਖੀ ਕਰਨ ਵਾਲਾ, ਤੰਗ ਕਰਨ ਵਾਲਾ ਸੀ। ਗਾਬਕੁੰਠ ਸੁਖ ਪਾਏ, ਤੁਹਾਡੇ ਸਾਹਮਣੇ ਮਹਾਰਾਜ ਬੜਾ ਸੋਹਣਾ ਰੂਪ ਬਣ ਕੇ ਹੁਣ ਬਕੁੰਠ ਨੂੰ ਚਲਿਆ ਗਿਆ ਸੁਖ ਪਾਉਂਦਾ। ਦੋਹਰਾ ਕਮਲ ਬਦਨ ਬੋਲੇ ਤਬ ਹੈ, ਮਰਦਾਨੇ ਤੋਂ ਸੁਣ ਕੇ ਕਵਲ ਵਰਗੇ ਮੁੱਖ ਤੋਂ ਸਤਿਗੁਰੂ ਜੀ ਤਦੋਂ ਬੋਲੇ, ਜਨਮ ਪੁਰਾ ਕੇ ਮਾਹੇ। ਉਹ ਮਰਦਾਨੇ ਪਹਿਲੇ ਜਨਮ ਦੇ ਵਿੱਚ ਜਦੋਂ ਜਨਕ ਰਾਜੇ ਕੋਲੇ ਰਹਿੰਦਾ ਹੁੰਦਾ ਸੀ, ਸੰਤਨ ਕੀ ਸੇਵਾ ਕਰੀ ਚਿਰੰ ਕਰੀ, ਇਸਨੇ ਬਹੁਤ ਸਮੇਂ ਤੱਕ ਸਾਧੂਆਂ ਸੰਤਾਂ ਦੀ ਸੇਵਾ ਕੀਤੀ, ਚਿਰੰਕਾਲ ਲਗਤਾ ਬਹੁਤ ਸਮੇਂ ਤੱਕ। ਤੇ ਫਲ ਉੱਤਮ ਪਦ ਲਹਿਓ, ਉਹਦਾ ਫਲ ਇਸਨੇ ਇਹਨੂੰ ਮਿਲਿਆ, ਇਹਨੇ ਉੱਚਾ ਅਹੁਦਾ ਰੁਤਬਾ ਲਿਆ, ਬਕੁੰਠ ਵੀ ਚਲਿਆ ਗਿਆ। ਮੁਕਤ ਪਾਏ ਦੁੱਖ ਦਾਹੇ, ਸਾਰੇ ਦੁੱਖ ਸੜ ਸਾੜ ਲਏ ਅਤੇ ਮੁਕਤੀ ਪਾ ਲਈ, ਕਲਿਆਣ ਪ੍ਰਾਪਤ ਕਰ ਲਈ। ਸੰਤਨ ਸੇਵ ਅਕਾਰ ਥੀ, ਮਰਦ ਨਿਗਰਾਨੇ ਜਿਹੜੇ ਸਾਧੂਆਂ ਸੰਤਾਂ ਦੀ ਸੇਵਾ ਹੈ ਨਿਸਫਲ ਨਹੀਂ ਜਾਂਦੀ ਕਿਤੇ, ਕਰੀ ਕਬਹਿ ਨਹ ਜਾਹੇ, ਕੀਤੀ ਹੋਈ ਸੇਵਾ ਜ਼ਰੂਰ ਫਲ ਦਿੰਦੀ ਹੈ। ਜੇ ਗਲਤੀ ਕੀਤੀ ਉਸ ਰਾਹ ਮਿਲ ਗਿਆ ਤੇ ਬਖਸ਼ਿਆ ਵੀ ਗਿਆ ਤੇ ਫਲ ਵੀ ਮਿਲ ਗਿਆ ਸੇਵਾ ਦਾ। ਸਵਈਆ ਜੇ ਮਿਲ ਸੰਤਨ ਕਾਲ ਬਿਤਾਵਤ, ਕਹਿੰਦੇ ਮਰਦਾਨੇ ਜਿਹੜੇ ਮਨੁੱਖ ਸਾਧੂਆਂ ਸੰਤਾਂ ਨਾਲ ਮਿਲ ਕੇ ਕੋਈ ਸਮਾਂ ਲੰਘਾਉਂਦੇ ਬਤੀਤ ਕਰਦੇ, ਭਾਵਤ ਸੇ ਸੁਖ ਲੋਕਹ ਦੋ, ਫਿਰ ਸੇਵਾ ਕਰਦੇ ਹੋ ਤਾਂ ਦੋਹਾਂ ਲੋਕਾਂ ਵਿੱਚ ਹੀ ਸੁਖ ਪਾਉਂਦੇ ਹੈ। ਨਾਮ ਜਪੈ ਨਿਸ ਬਾਸੁਰ ਮੈਂ, ਉਹ ਤਾਂ ਦਿਨੇ ਰਾਤ ਸਾਧੂ ਸੰਤ ਹੁਣ ਨਾਮ ਜਪਦੇ, ਮਨ ਮਾਰਨ ਤੇ ਗਤ ਪ੍ਰਾਪਤ ਹੋ, ਮਨ ਨੂੰ ਮਾਰਨੇ ਕਰਕੇ ਉਹਨਾਂ ਦੀ ਉਹਨਾਂ ਨੂੰ ਗਤੀ ਪ੍ਰਾਪਤ ਮੁਕਤ ਹੋ ਜਾਂਦੇ ਤੇ ਹੋਰਨਾਂ ਨੂੰ ਵੀ ਉਹ ਮੁਕਤ ਕਰ ਦਿੰਦੇ ਹੈ। ਕਲ ਕਾਲ ਮਹਾਤਮ ਨਾਮ ਕੋ, ਇਸ ਕਰਕੇ ਮਰਦਾਨੇ ਕਲਯੁਗ ਦੇ ਸਮੇਂ ਵਿੱਚ ਨਾਮ ਦਾ ਬਹੁਤ ਤਕੜਾ ਮਹਾਤਮ ਫਲ ਹੈ। ਸ੍ਰੀ ਪ੍ਰਭ ਕੀਰਤ ਗਾਵਹਿ ਸੋ, ਕਿਉਂਕਿ ਉਹ ਮਹਾਤਮਾ ਪਰਮੇਸ਼ਰ ਦੀ ਸਿਫਤਲਾਗਾ ਗਾਉਂਦੇ ਆ, ਨਾਮ ਜਪਦੇ ਆ, ਮੁਕਤ ਹੁੰਦੇ, ਹੋਰਨਾਂ ਨੂੰ ਮੁਕਤ ਕਰ ਦਿੰਦੇ। ਬੰਧਨ ਜੇ ਭਵ ਕੇ ਭਵਦਾਇਕ, ਮਰਦਾਨੇ ਸੰਸਾਰ ਦੇ ਜਿਹੜੇ ਕੋਈ ਤਰ੍ਹਾਂ ਤਰ੍ਹਾਂ ਦੇ ਜਨਮ ਦੇਣ ਵਾਲੇ ਮੋਹ ਮਮਤਾ ਦੇ ਬੰਧਨ ਹਨ, ਤਾਂ ਉਪਚਾਰ ਹੈ ਔਰ ਨ ਕੋ, ਇਹ ਕਹਿੰਦੇ ਇਹ ਤੋਂ ਬਗੈਰ ਹੋਰ ਕੋਈ ਯਤਨ ਇਲਾਜ ਨਹੀਂ ਹੈ। ਨਾਮ ਜਪਣਾ, ਸਾਧੂਆਂ ਦੀ ਸੰਗਤ ਕਰਕੇ ਸੇਵਾ ਕਰਨੀ, ਦੋਹਰਾ ਇਸ ਪ੍ਰਕਾਰ ਕਹਿ ਬਚਨ ਕੋ, ਇਸ ਤਰ੍ਹਾਂ ਦੇ ਜਿਹੜੇ ਬਚਨ ਹੈ ਮਹਾਰਾਜ ਨੇ ਕਹਿੰਦੇ ਆ ਹੋਏ, ਚਲਤ ਭਏ ਕਤ ਦਾਏ, ਆ ਮੁਕਤੀ ਦੇਣ ਵਾਲੇ ਉਹ ਦੈਂਤ ਨੂੰ ਅੱਗੇ ਚੱਲ ਪਏ। ਭਜ ਸੰਤੋਖ ਸਿੰਘ ਗੁਰ ਚਰਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਤੂੰ ਵੀ ਐਸੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਨੂੰ ਭਜ, ਉਹਨਾਂ ਦੇ ਚਰਨੀ ਟੈ ਪੈ, ਕਰ ਕੇ ਪੂਰਨ ਧਿਆਏ, ਗੁਰੂ ਨਾਨਕ ਸਾਹਿਬ ਜੀ ਦੇ ਧਿਆ ਦਾ ਪ੍ਰਸੰਗ ਨੂੰ ਪੂਰਾ ਕਰਕੇ ਤੂੰ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਟੈ ਪੈ, ਤੂੰ ਵੀ ਚਰਨ ਸ਼ਰਨ ਕਵੀ ਪੈ ਜਾ, ਜੋ ਦੇਣ ਦੀ ਕਲਿਆਣ ਹੋਗੀ ਤੇਰੀ ਵੀ ਕਵੀ ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਇਹ ਸੰਤੋਖ ਸਿੰਘ ਨੇ ਗੁਰੂ ਮਹਾਰਾਜ ਕੋਲੋਂ ਇਹ ਪ੍ਰਸੰਗ ਪੂਰਿਆ ਕੀਤਿਆਂ ਅਤੇ ਜਾਚਨਾ ਕੀਤੀ ਹੈ, ਮੰਗ ਕੀਤੀ ਹੈ। ਇੱਥੇ ਪ੍ਰਸੰਗ ਜਿਵੇਂ ਪੂਰਾ ਹੋ ਗਿਆ, ਇਸ ਤੋਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਉਹ ਕਮਲ ਨੈਣ ਰਾਜੇ ਨੂੰ ਮਿਲੇ ਚੁਲੇ ਸਨ, ਉਸ ਤੋਂ ਅੱਗੇ ਫਿਰ ਆ ਮੱਕੇ ਮਦੀਨੇ ਵੱਲ ਨੂੰ ਆਪ ਜੀ ਚਲੇ ਗਏ ਸੀ। ਮਰਦਾਨੇ ਦੀ ਬੇਨਤੀ ਸੁਣ ਕੇ ਵੀ ਮੈਂ ਮਾਰਾ ਮੱਕਾ ਦੇਖਣਾ, ਮਦੀਨਾ ਵੀ ਦੇਖਣਾ ਹੈ। ਇਸ ਤਰ੍ਹਾਂ ਜਿਵੇਂ ਆਪ ਜੀ ਇਸ ਤਰਫ ਨੂੰ ਚਲੇ ਗਏ ਸੀ, ਉਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਆਉਣ ਗਏ। ਇਸ ਤੋਂ ਅੱਗੇ ਫਿਰ ਉਹ ਸੁਮੇਰ ਪਰਬਤ ਵੱਲ ਨੂੰ ਆਪ ਜੀ ਚਲ ਗਏ, ਉੱਧਰ ਸਿਧਾਨਾਥਾਂ ਨਾਲ ਫਿਰ ਜਿਵੇਂ ਗਿਆਨ ਗੋਸ਼ਟ ਹੋਈ, ਭੰਗਰਨਾਥ ਵਰਗੇ ਹੋਰ ਚਰਪਟਨਾਥ, ਮੰਗਲਨਾਥ, ਭਰਤਰੀਨਾਥ ਵਰਗਿਆਂ ਨਾਲ ਮੇਲ ਮਿਲਾ ਕੇ ਬਚਨ ਵਿਲਾਸ ਹੋਏ, ਕੁਝ ਪ੍ਰਸੰਗ ਆਉਣਗੇ, ਉਹ ਸਾਰੇ ਲੜੀਵਾਰ ਰੂਪ ਵਿੱਚ ਆਪਾਂ ਸਰਵਣ ਕਰਕੇ ਲਾਹਾ ਲਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਕਹਿ ਬਚਨ ਕੋ, ਚਲਤ ਭਏ ਗਤ ਦਾਏ, ਭਜ ਸੰਤੋਖ ਸਿੰਘ ਗੁਰ ਚਰਨ, ਕਰ ਕੈ ਪੂਰਨ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਠੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ,